ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸੁਨ ਪੀਰ ਸਭ ਬੰਦੇ ਪਦ ਅਰਬਿੰਦ ਕਰਤ ਪ੍ਰਸ਼ੰਸਾ ਅਧਿਕ ਮੁਖ ਭਰ ਕਰ ਦੇ ਆਨੰਦ ਇਸ ਪ੍ਰਕਾਰ ਸੁਨ ਪੀਰ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਪਵਿੱਤਰ ਦੀਵਾਨ ਸਜ ਰਹੇ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਲੜੀਵਾਰ ਵੀ ਸਰਵਣ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਾਰ ਕਰਦੇ ਨਮਸਕਾਰ ਕਰਕੇ ਸੰਗਤ ਰੂਪ ਵੀ ਜੁੜ ਰਹੇ ਹਾਂ। ਕੀਰਤਨ ਹੋ ਰਿਹਾ ਸੀ, ਸਰਵਣ ਕਰਕੇ ਅਵਲਾਹ ਲੈ ਰਹੇ ਸੀ। ਕੱਲ੍ਹ ਦੇ ਦੀਵਾਨ ਵਿੱਚ ਪ੍ਰਸੰਗ ਆਪਾਂ ਸੁਣਿਆ ਹੈ। ਅੱਜ ਜੋ ਪ੍ਰਸੰਗ ਆ ਰਿਹਾ ਉਹਦੇ ਨਾਲ ਲੜੀ ਜੋੜਨ ਵਾਸਤੇ ਸੰਪਰਦਾ ਦਾ ਜਿਹੜਾ ਸੰਕੇਤੀ ਨਿਯਮ ਹੈ ਉਹਦੇ ਅਨੁਸਾਰ ਉਹਨੂੰ ਪੂਰਿਆਂ ਕਰਨ ਵਾਸਤੇ ਥੋੜ੍ਹਾ ਜਿਹਾ ਜਿਹੜਾ ਪ੍ਰਸੰਗ ਕੱਲ੍ਹ ਵਾਲਾ ਸੁਣਾਇਆ ਜਾ ਰਿਹਾ ਹੈ ਉਹ ਜਿਵੇਂ ਆਪ ਜੀ ਮੁਲਤਾਨ ਸ਼ਹਿਰ ਚਲੇ ਗਏ, ਵਾਰ ਵਾਰ ਆ ਬੈਠੇ। ਮੁਲਤਾਨ ਦੇ ਵੀ ਜ਼ਿਆਦਾ ਪੀਰ ਸਨ। ਜਦੋਂ ਇਹਨਾਂ ਨੂੰ ਪਤਾ ਚੱਲਿਆ ਇਕੱਠਿਆਂ ਹੋ ਗਏ, ਆਪੋ ਵਿੱਚ ਹੀ ਸਲਾਹਾਂ ਕਰਨ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਨ ਤਾਕਤਵਰ ਹੈ, ਸ਼ਕਤੀ ਵਿੱਚ ਵੀ ਮਹਾਨ ਹੈ ਅਤੇ ਇਸੇ ਤਰ੍ਹਾਂ ਗਿਆਨ ਚਰਚਾ ਕਰਨ ਵਿੱਚ ਵੀ ਇਹ ਮਹਾਨ ਨੇ। ਜੇ ਸਾਡੇ ਵਿੱਚ ਆ ਬੈਠੇ ਸਾਡੀ ਜਿਹੜੀ ਪੀਰੀ ਹੈ ਸਾਡੀ ਸਿੱਖੀ ਸੇਵਕੀ ਘਟੂਗੀ ਇਹਨਾਂ ਦੀ ਤਾਕਤ ਦੇਖ ਕੇ ਇਹਨਾਂ ਦੀ ਵਿਚਾਰ ਸੁਣ ਕੇ ਪ੍ਰਭਾਵਿਤ ਹੋ ਕੇ ਇਹਨਾਂ ਦੇ ਸਾਧਕ ਸਿੱਖ ਸੇਵਕ ਬਣ ਜਾਣਗੇ ਮੁਲਤਾਨ ਦੇ ਸ਼ਹਿਰ ਦੇ ਲੋਕ। ਇਸ ਕਰਕੇ ਆਪਾਂ ਸਲਾਹ ਕਰੋ ਕੋਈ ਐਸਾ ਢੰਗ ਤੁਰਕ ਸੋਚੋ ਜਿਸ ਕਰਕੇ ਇੱਥੇ ਮਹਾਰਾਜ ਦੀ ਸਿੱਖੀ ਸੇਵਕੀ ਨਾ ਹੋਵੇ, ਕਿਉਂਕਿ ਤਾਂ ਮੱਕੇ ਮਦੀਨੇ ਗਏ ਜਿੱਥੇ ਗਏ ਉੱਥੇ ਇਹਨਾਂ ਨੇ ਵਿਜੇ ਹਾਸਲ ਕੀਤੀ ਹੈ। ਉਸ ਵੇਲੇ ਜੋ ਢੰਗ ਤਰੀਕੇ ਨਾਲ ਦਰਸਾਉਣ ਵਾਸਤੇ ਇਹਨਾਂ ਨੇ ਕੀ ਹੈ ਇਸ ਤਰ੍ਹਾਂ ਦੀ ਉਹ ਕਿਰਿਆ ਜੀ ਕੀਤੀ ਹੈ ਕਿ ਦੁੱਧ ਅੱਖ ਛੰਨਾ ਕਟੋਰਾ ਲਾ ਲੈ ਨੱਕੋ ਨੱਕ ਭਰ ਲਿਆ ਅਤੇ ਇਕੱਠਿਆਂ ਹੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆ ਤਰਿਆ ਹੈ। ਅਤੇ ਮਹਾਰਾਜ ਹੁਣ ਜਾਣਦੇ ਹੀ ਸੀ, ਸਮਝ ਗਏ ਵੀ ਇਹ ਦਰਸਾ ਰਹੇ ਹੈ ਵੀ ਜਿਵੇਂ ਦੁੱਧ ਦਾ ਕਟੋਰਾ ਭਰਿਆ ਪਿਆ ਨਾ ਨੱਕੋ ਨੱਕ, ਕਿਉਂ ਇਹ ਮੁਲਤਾਨ ਜਿਹੜਾ ਸ਼ਹਿਰ ਹੈ ਇਹ ਪੀਰਾਂ ਨਾਲ ਨੱਕੋ ਨੱਕ ਭਰਿਆ, ਇੱਥੇ ਹੋਰ ਨਹੀਂ ਹੁਣ ਕੋਈ ਸੰਭਾਲ ਸਕਦਾ, ਤੁਸੀਂ ਨਹੀਂ ਸਾਡੇ ਵਿੱਚ ਹੁਣ ਆ ਸਕਦੇ ਮਿਲ ਸਕਦੇ। ਗੁਰੂ ਮਹਾਰਾਜ ਨੇ ਜੋ ਇਹਨਾਂ ਨੇ ਕੀਤੀ ਆਪਣੀ ਵੀ ਚਰਜੀ ਕਿਰਿਆ ਕਰ ਦਿੱਤੀ ਹੈ। ਆਪਣੇ ਬਗਲ ਵਿੱਚੋਂ ਕਸ਼ ਵਿੱਚੋਂ ਚਮੇਲੀ ਦਾ ਫੁੱਲ ਜਿਹਾ ਕੱਢ ਕੇ ਅਤੇ ਦੁੱਧ ਦੇ ਉੱਪਰ ਰੱਖ ਦਿੱਤਾ, ਉਹ ਤਰਨ ਲੱਗ ਪਿਆ ਹੈ ਅਤੇ ਕੁਝ ਸਮੇਂ ਤੋਂ ਬਾਅਦ ਫਿਰ ਉਹ ਵਿੱਚ ਹਿੱਸਾ ਆ ਗਿਆ। ਚਮੇਲੀ ਦਾ ਦੁੱਧ ਖੁਸ਼ਬੂ ਭਰਤੀ ਦੁੱਧ ਵਿੱਚ ਉਸਨੇ ਇਹ ਮਹਾਰਾਜ ਨੇ ਜਣਾਇਆ ਵੀ ਜਿਵੇਂ ਆ ਦੁੱਧ ਦੇ ਉੱਪਰ ਚਮੇਲੀ ਦਾ ਫੁੱਲ ਤਰਦਾ ਰਿਹਾ ਨਾ, ਵੀ ਦੁੱਧ ਨੂੰ ਕੋਈ ਉਹਦੇ 'ਤੇ ਬੋਝ ਨਹੀਂ ਹੋਇਆ। ਇਸ ਤਰ੍ਹਾਂ ਜਿਹੜੇ ਤੁਸੀਂ ਦੁੱਧ ਵਰਗੇ ਪੀਰ ਹੈ ਨਾ, ਤੁਹਾਡੇ 'ਤੇ ਕੋਈ ਅਸੀਂ ਬੋਝ ਨਹੀਂ ਹੁੰਦੇ, ਤੁਹਾਡੇ 'ਤੇ ਭਾਰ ਨਹੀਂ ਪਾਉਂਦੇ, ਤੁਹਾਡੇ 'ਤੇ ਫੁੱਲ ਵਾਂਗੂ ਰਹਾਂਗੇ ਅਸੀਂ, ਜਿਵੇਂ ਫੁੱਲ ਉੱਪਰ ਅਸੀਂ ਹਾਂ ਤੁਹਾਡਾ ਸ਼੍ਰੋਮਣੀ ਵੀ ਰਹਾਂਗੇ। ਜਿਵੇਂ ਦੁੱਧ ਦੇ ਵਿੱਚ ਹੀ ਸਮਾ ਗਿਆ ਖੀਰ ਫੁੱਲ ਅਤੇ ਇਹਨੇ ਦੁੱਧ ਵਿੱਚ ਖੁਸ਼ਬੋਈ ਭਰ ਦਿੱਤੀ ਹੈ, ਉਹ ਕਹਿੰਦੇ ਤੁਹਾਡੇ ਅੰਦਰ ਅਸੀਂ ਸਮਾ ਕੇ ਤੁਹਾਡੇ ਵਿੱਚ ਵੜ ਕੇ ਤੁਹਾਡੇ ਅੰਦਰ ਭਾਵ ਭਗਤੀ ਦੀ ਖੁਸ਼ਬੂ ਭਰਾਂਗੇ। ਹਾਂ ਅਸੀਂ ਕੋਈ ਪ੍ਰਤੀਬੰਧਕ ਕੋਈ ਰੁਕਾਵਟ ਨਹੀਂ ਬਣਦੇ, ਤੁਹਾਡੀ ਪੀਰੀ ਵਿੱਚ ਨਹੀਂ ਕੁਝ ਫਰਕ ਪੈਣ ਦਿੰਦੇ। ਇਸ ਤਰ੍ਹਾਂ ਫਿਰ ਜਦੋਂ ਮਹਾਰਾਜ ਨੇ ਕਰਿਆ ਸਮਝ ਗਏ, ਪ੍ਰਸੰਨ ਵੀ ਹੋਏ, ਫਿਰ ਗਿਆਨ ਚਰਚਾ ਸ਼ੁਰੂ ਹੋ ਗਈ। ਇਹ ਜਿਹੜਾ ਸ਼ਮਸ਼ਤਰੇ ਸੀ ਇਹ ਚੰਗਾ ਕਾਮਲ ਫਕੀਰ ਸੀ, ਪੁੱਜਿਆ ਹੋਇਆ ਸੀ। ਇਸ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਬੜਾ ਮੈਂ ਸਖਤ ਤੋਂ ਸਖਤ ਤੱਕ ਤਪ ਕੀਤਾ ਹੈ ਅਤੇ ਉਹ ਤਪ ਦੇ ਨਾਲ ਸਰੀਰ ਮੇਰਾ ਬੜਾ ਸੁੱਕ ਗਿਆ, ਪਰ ਮਨ ਦੀਆਂ ਜਿਹੜੀਆਂ ਨਾਸ਼ ਵਾਸ਼ਾਂ ਨੂੰ ਨਾਸ ਕਰਨ ਵਾਸਤੇ ਬਹੁਤ ਸਮੇਂ ਤੱਕ ਤਪ ਕਰਨ ਨੂੰ ਯਤਨ ਕੀਤਾ, ਪਰ ਮਨ ਦੀਆਂ ਵਾਸ਼ਾਂ ਨਾਸ ਨਹੀਂ ਹੋਈਆਂ, ਮਨ ਇੱਕ ਛਿਣ ਪਾਤਰ ਵੀ ਇਹ ਟਿਕਦਾ ਨਹੀਂ ਹੈ। ਭਾਵੇਂ ਸਾਰਾ ਕੁਛ ਇਹਦਾ ਠੀਕ ਠਾਕ ਹੋਇਆ ਸੀ, ਪਰ ਮਹਾਰਾਜ ਕੋਲ ਜਗਿਆਸੂ ਵਾਲੀ ਜਿਹੜੀ ਉਹ ਵਿਚਾਰ ਰਾਹੀਂ, ਜਿਵੇਂ ਜਗਿਆਸੂ ਕੋਈ ਮੁਕਤੀ ਦੀ ਇੱਛਾ ਰੱਖ ਕੇ ਆਪਣੇ ਮੁਰਸ਼ਦ ਅੱਗੇ ਸਵਾਲ ਕਰਦਾ ਹੁੰਦਾ, ਇਸ ਤਰ੍ਹਾਂ ਇਸ ਨੇ ਕਰਿਆ ਹੈ। ਮਨ ਦੀਆਂ ਵਾਸ਼ਨਾ ਜਿਸ ਰੀਤੀ ਨਾਲ ਮਾਰਾ ਸ਼ੁੱਧ ਹੋ ਜਾਣ, ਠੀਕ ਹੋ ਜਾਣ, ਮਨ ਸ਼ੁੱਧ ਰਹੇ, ਉਹ ਪ੍ਰੀਤੀ ਨਾਲ ਮਾਰਾ ਉਪਦੇਸ਼ ਦਿਓ। ਮਾਰਾ ਕਹਿਣ ਲੱਗੇ ਬਈ ਸੰਸਤਰੇਜ ਸੱਪ ਵਰਗਾ ਮਨ ਹੈ, ਜਿਵੇਂ ਬਰਮੀ ਦੇ ਵਿੱਚ ਵੜਿਆ ਹੁੰਦਾ ਨਾ ਸੱਪ, ਬਰਮੀ ਨੂੰ ਕੋਈ ਕੁੱਟੀ ਜਾਏ ਉੱਤੋਂ ਤਾਂ ਸੱਪ 'ਤੇ ਤਾਂ ਨਹੀਂ ਕੋਈ ਅਸਰ ਹੁੰਦਾ, ਕਿਉਂ ਹੈ ਜਿਹੜਾ ਸਰੀਰ ਹੈ ਬਰਮੀ ਵਰਗਾ ਹੈ, ਮਿੱਟੀ ਦੀ ਢੇਰੀ ਵਰਗਾ, ਇਹਦੇ 'ਤੇ ਸੁੱਟੇ ਮਾਰੀ ਜਾਏ, ਸਰੀਰ ਨੂੰ ਤੰਗ ਕਰੀ ਜਾਏ, ਇਸੇ 'ਤੇ ਮਨ 'ਤੇ ਕੀ ਅਸਰ ਹੈ? ਉਹ ਤਾਂ ਸੱਪ ਦੇ ਸੌਦਾ ਲਾਏ ਫਿਰ ਹੀ ਸੱਪ ਮਰਦਾ। ਇਸ ਕਰਕੇ ਜਿਹੜਾ ਸਤਿਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਨਾਮ ਹੈ, ਇਹ ਹੈ ਡੰਡਾ। ਇਹ ਡੰਡਾ ਬਾਰੇ ਮਨ ਦੇ ਗਿਆਨ ਰੂਪ, ਵਿਚਾਰ ਰੂਪ, ਇਹ ਨਾਮ ਰੂਪ, ਫਿਰ ਇਹ ਜਿਹੜਾ ਮਨ ਹੈ ਸਭ ਮਰ ਜਾਂਦਾ। ਇਹਦਾ ਮਨ ਦਾ ਸੁਭਾਅ ਖਤਮ ਹੋ ਜਾਣਾ, ਮਨ ਦਾ ਮੰਦਾ ਫੁਰਨਾ ਖਤਮ ਹੋ ਜਾਣਾ, ਇਹੀ ਮਨ ਦਾ ਮਰਨਾ ਹੈ। ਨਹੀਂ ਵੀ ਇਹ ਮਨ ਜਮਾਂ ਹੀ ਮਰ ਜਾਂਦਾ ਹੈ। ਜਿਵੇਂ ਕੋਈ ਅਮਲੀਆਂ ਵਿੱਚ ਕੋਈ ਅਮਲ ਖਾਣੋ ਨਿਕਲ ਜੇ ਨਾ, ਉਹ ਕਹਿੰਦੇ ਤੂੰ ਮਰ ਗਿਆ। ਮਰਿਆ ਤਾਂ ਨਹੀਂ ਹੁੰਦਾ, ਹੁੰਦਾ ਜਿਉਂਦਾ ਹੀ ਹੈ ਨਾ। ਇਸ ਤਰ੍ਹਾਂ ਜਿਹੜਾ ਮਨ ਦਾ ਮੰਦਾ ਸੁਭਾਅ ਮਰ ਜਾਣਾ, ਸਮਝ ਲਓ ਮਨ ਮਰ ਗਿਆ ਹੈ। ਹੋਰ ਜਿੰਨਾ ਚਿਰ ਇਹ ਮਾੜੇ ਪਾਸੇ ਮਾੜੇ ਫੁਰਨੇ ਕਰਦਾ ਹੈ, ਅਤੇ ਇਹਦੇ ਮਨ ਦੇ ਮੰਦੇ ਫੁਰਨੇ ਕਰਕੇ ਸਰੀਰ ਮਾੜੇ ਪਾਸੇ ਜਾਂਦਾ, ਬੜਾ ਕੁਛ ਸੁਣਦਾ, ਬੜਾ ਕੁਛ ਦੇਖਦਾ, ਸਮਝ ਲਓ ਮਨ ਜਿਉਂਦਾ ਜਾਗਦਾ ਹੈ। ਇਧਰੋਂ ਹਟ ਗਿਆ, ਸਮਝ ਲਓ ਮਨ ਮਰ ਗਿਆ। ਇਸ ਕਰਕੇ ਵੀ ਸਰੀਰ ਨੂੰ ਤੰਗ ਕੀਤੀਆਂ, ਇਹਦੇ 'ਤੇ ਮਨ 'ਤੇ ਕੋਈ ਨਹੀਂ ਅਸਰ ਹੁੰਦਾ ਹੈ। ਅਤੇ ਇਹ ਵਾਸਤੇ ਸਾਧਨਾ ਕਰਨ ਕੀ ਹੈ, ਅਭਿਆਸ ਕਰਨਾ ਪੈਂਦਾ ਹੈ। ਫਿਰ ਇਹ ਜਿਵੇਂ ਮੰਤਰ ਦੇ ਨਾਲ ਸੱਪ ਵੱਸ ਹੋ ਜਾਂਦਾ, ਇਸ ਤਰ੍ਹਾਂ ਨਾਮ ਮੰਤਰ ਹੈ, ਗੁਰੂ ਕਾ ਉਪਦੇਸ਼ ਹੈ, ਉਹਦੇ ਨਾਲ ਮਨ ਵੱਸ ਹੁੰਦਾ ਹੈ, ਮਨ ਕੰਟਰੋਲ ਵਿੱਚ ਆਉਂਦਾ। ਜੇ ਮੰਦਰ ਕੋ ਥੰਮ ਹੈ ਥੰਮਣ ਤਿਉਂ ਗੁਰ ਕਾ ਸ਼ਬਦ ਮਨ ਹੈ ਅਸੰਭਣ। ਇਹ ਪੰਜਵੇਂ ਗੁਰੂ ਜੀ ਦੇ ਬਚਨ ਹੈ, ਮਨ ਪਰਸਾਏ। ਇੱਧਰ ਗੁਰੂ ਮਹਾਰਾਜ ਨੇ ਕਿਹਾ ਵੀ ਸੰਸਾਰ ਨੂੰ ਝੂਠਾ ਜਾਣਨਾ ਇਹ ਸਤਿਗੁਰੂ ਦਾ ਉਪਦੇਸ਼ ਹੈ। ਪੱਕਾ ਕਰਕੇ ਜਾਣ ਲਈ ਸੰਸਾਰ ਨਾਸਵੰਤ ਹੈ, ਇੱਥੇ ਰਹਿਣਾ ਨਹੀਂ ਹੈ। ਇਹ ਮਿਰਗ ਤ੍ਰਿਸ਼ਨਾ ਦਾ ਦਲ ਹੁੰਦਾ ਹੈ, ਹਰ ਐਵੇਂ ਉਹਨੂੰ ਭੁਲੇਖਾ ਪੈਂਦਾ, ਦੌੜਦਾ ਰੇਤੇ ਮਾਰੂ ਥਲ ਵਿੱਚ ਮਰ ਜਾਂਦਾ ਭੜਕ ਭੜਕ ਕੇ। ਇਸ ਤਰ੍ਹਾਂ ਇਹ ਮਿਰਗ ਤ੍ਰਿਸ਼ਨਾ ਦੇ ਦਲ ਵਾਂਗ ਹੈ, ਇਹ ਜੀਵ ਹਰਨ ਵਰਗ ਹੈ, ਇੱਧਰ ਹੀ ਦੌੜਦਾ ਦੌੜਦਾ ਇਹ ਭੜਕੇ ਮਰ ਜਾਂਦਾ ਸੰਸਾਰ ਵਿੱਚ ਹੀ। ਇਸੇ ਤਰ੍ਹਾਂ ਜਿਵੇਂ ਕੋਈ ਸਹੇ ਦੇ ਸਿੰਘਾਂ ਦਾ ਵੀ ਤਨਕ ਜਿਹਾ ਬਣਾ ਕੇ ਅਤੇ ਹੱਥਾਂ ਵਿੱਚ ਲਾ ਕੇ ਕਿਸੇ ਬੈਰੀ ਨੂੰ ਜਿੱਤਣ ਦੀ ਇੱਛਾ ਨਹੀਂ ਨਾ ਕਰਦਾ, ਕਿਉਂਕਿ ਸਹੇ ਦੇ ਤਾਂ ਸਿੰਘ ਹੀ ਨਹੀਂ ਹੁੰਦੇ ਹੈ, ਅਤੇ ਉਹਦਾ ਲੈ ਕੇ ਤਨਕ ਕੀ ਬਣਾਉਣਾ ਅਤੇ ਹੱਥਾਂ ਵਿੱਚ ਕੀ ਫੜਨਾ, ਬੈਰੀ ਨੂੰ ਕੀ ਜਿੱਤਣਾ ਹੈ। ਜਿਵੇਂ ਇਹ ਗੱਲ ਝੂਠੀ ਹੋਈ, ਸੰਸਾਰ ਝੂਠਾ ਹੈ। ਇਸ ਤਰ੍ਹਾਂ ਜਦੋਂ ਮਹਾਰਾਜ ਨੇ ਬਚਨ ਕਹੇ ਅਤੇ ਫਿਰ ਜਿਹੜਾ ਬਹਾਵਲ ਦੀਨ ਪੀਰ ਸੀ ਨਾ, ਹੱਕ ਬਹਾਵਲ ਹੱਕ ਪੀਰ, ਇਹ ਬੋਲਿਆ, ਕਹਿੰਦਾ ਮਹਾਰਾਜ ਜੇ ਹੁਣ ਤੁਸੀਂ ਸੰਸਾਰ ਨੂੰ ਝੂਠਾ ਕਹੋਗੇ, ਸੰਸਾਰ ਵਿੱਚ ਜਿੰਨੀ ਮਾਇਆ ਮੋਇਆ ਉਹ ਵੀ ਝੂਠੀ ਮੁੱਠੀ ਹੋਊ, ਜੇ ਤੁਸੀਂ ਮਾਇਆ ਨੂੰ ਝੂਠੀ ਕਹੋ, ਮਾਇਆ ਤੋਂ ਬਗੈਰ ਤਾਂ ਕੋਈ ਕੰਮ ਕਾਰ ਹੀ ਨਹੀਂ ਚੱਲਦਾ, ਹਰ ਪਾਸੇ ਤਾਂ ਮਾਇਆ ਹੀ ਚਾਹੀਦੀ ਹੈ। ਇਸ ਕਰਕੇ ਇਹਦੇ ਸੰਬੰਧੀ ਜੋ ਮਹਾਰਾਜ ਕਹਿੰਦੇ ਵੀ ਜਿਹੜੀ ਮਾਇਆ ਹੈ ਤਾਂ ਬਿਲਕੁਲ ਨਿਸ਼ਚੇ ਕਰਕੇ ਜਾਣ ਲਾ, ਇਹ ਤਾਂ ਅਸਤੀ ਹੈ, ਝੂਠੀ ਹੈ। ਇਹਦੇ ਜਿਹੜੇ ਵਿਵਹਾਰ ਹੈ, ਕੰਮ ਕਾਰ, ਉਹ ਵੀ ਸਭ ਝੂਠੇ ਮੁੱਠੇ ਹੈ। ਇਹਦੇ ਕਾਰ ਵਿਹਾਰ ਕਰਕੇ ਕੋਈ ਹੱਥ ਵਿੱਚ ਤਾਂ ਨਹੀਂ ਆਉਂਦਾ ਹੈ। ਮਾਇਆ ਇਕੱਠੀ ਕਰ ਲਓ, ਜਦੋਂ ਅੱਜ ਦਾ ਸਮਾਂ ਹੋ ਕੇ ਪੰਡ ਬਣ ਕੇ ਨਾਲ ਥੋੜ੍ਹਾ ਲੈ ਜਾਓ, ਇਹਦੇ ਨਾਲ ਵਿਵਹਾਰ ਜੇ ਕੋਈ ਕਰ ਲਓ, ਕੋਠੀਆਂ ਪਾ ਲਓ, ਹੋਰ ਸਵਾਰੀਆਂ ਲੈ ਲਓ, ਘੋੜੇ ਘੂੜੇ ਖਰੀਦ ਲਓ, ਜਾਂ ਸੋਨਾ ਚਾਂਦੀ ਲੈ ਲਓ, ਗਹਿਣੇ ਪਾ ਲਓ, ਕੱਪੜੇ ਪਾ ਲਓ, ਮਾਇਆ ਨਾਲ ਇਹਦੇ ਵਿਵਹਾਰ ਹੈ ਸਾਰੇ ਕਰ ਲੂਗਾ। ਅਤੇ ਫਿਰ ਜਦੋਂ ਅੰਤ ਦਾ ਸਮਾਂ ਹੋਇਆ, ਜਾਣਗੇ ਕੱਪੜੇ ਨਾਲ, ਅਤੇ ਕੱਪੜ ਪਾਇਆ ਵੀ ਨਹੀਂ ਜਾਂਦਾ, ਉਹ ਵੀ ਇੱਥੇ ਸਰ ਮੱਚ ਜਾਂਦਾ। ਪੱਗ ਪੁੱਗ ਜੀ ਜਿਹੜੀ ਬਣਾਈ ਹੁੰਦੀ, ਪੋਚ ਪੁੱਚ ਕੇ ਬੰਨੀ ਹੁੰਦੀ ਹੈ, ਉਹ ਵੀ ਵਿੱਚੇ ਹੀ। ਇਸ ਕਰਕੇ ਵੀ ਇਹ ਜਿਹੜੇ ਇਹਦੇ ਨਾਲ ਮਾਇਆ ਨਾਲ ਵਿਵਹਾਰ ਕਰਨੇ, ਉਹ ਵੀ ਝੂਠੇ, ਉਹ ਵੀ ਸਾਥ ਨਹੀਂ ਦਿੰਦੇ ਹੈ। ਜਿੰਨਾ ਧਨ ਪਦਾਰਥ ਇਕੱਠਾ ਕੀਤਾ ਜੀ, ਤਾਂ ਪੈਸਾ ਇੱਥੇ ਰਹਿ ਜਾਂਦਾ। ਇਸ ਕਰਕੇ ਮਾਇਆ ਝੂਠੀ ਹੈ, ਸਾਥ ਨਹੀਂ ਦਿੰਦੀ ਹੈ। ਇੱਥੇ ਨੰਗੇ ਪੈਰੀ ਜਾਣਾ ਪੈਂਦਾ, ਲੱਖਾਂ ਕਰੋੜਾਂ ਹੀ ਮਾਇਆ ਨੂੰ ਇਕੱਠੀ ਕਰ ਲਏ। ਪਰ ਮਨੁੱਖੀ ਸੁਭਾਅ ਹੈ, ਕਿਉਂਕਿ ਜਿਹੜਾ ਮਨ ਹੈ ਨਾ, ਇਹ ਮਾਇਆ ਦਾ ਪੁੱਤ ਹੈ, ਮਾਇਆ ਤੋਂ ਪੈਦਾ ਹੋਇਆ, ਜਿਸ ਕਰਕੇ ਮਾਂ ਨਾਲ ਜ਼ਿਆਦਾ ਪਿਆਰ ਕਰਦਾ, ਮਾਇਆ ਨੂੰ ਜ਼ਿਆਦਾ ਤਰਜੀਹ ਦਿੰਦਾ। ਇਸ ਲਈ ਜਿਹੜਾ ਬਾਪੂ ਹੈ ਪਰਮੇਸ਼ਰ ਹੈ, ਪਰਮੇਸ਼ਰ ਤੋਂ ਕੁਛ ਮਿਲਦਾ ਨਹੀਂ, ਮਾਂ ਜ਼ਿਆਦਾ ਦਿੰਦੀ ਹੈ ਦੁੱਧ ਸੁੱਖ ਸੁੱਖ, ਇਸ ਕਰਕੇ ਉਹਦੇ ਮਗਰ ਜ਼ਿਆਦਾ ਦੌੜਦਾ ਹੈ, ਉਹਦੇ ਨਾਲ ਜ਼ਿਆਦਾ ਹਿੱਤ ਕਰਦਾ ਹੈ। ਮਹਾਰਾਜ ਕਹਿੰਦੇ ਇਹ ਸਭ ਝੂਠੀ ਮੂਠੀ ਹੈ, ਛਲ ਰੂਪ ਹੈ। ਇਸ ਤਰ੍ਹਾਂ ਜਦੋਂ ਕਿਹਾ ਹੈ, ਫਿਰ ਜਿਹੜਾ ਰੁਕਣ ਦੀ ਰਪੀਰ ਹੈ ਉਹ ਕਹਿਣ ਲੱਗਿਆ, ਮਹਾਰਾਜ ਜਿਹੜੇ ਅਸਲੀ ਸਾਧੂ ਸੰਤ ਹੁੰਦੇ ਆ ਉਹਨਾਂ ਦੇ ਲੱਛਣ ਚਿੰਨ੍ਹ ਮੈਨੂੰ ਦੱਸ ਦਿਓ, ਤਾਂ ਕਿ ਪਛਾਣ ਲਿਆ ਜਾਵੇ ਵੀ ਇਹ ਪੂਰਨ ਸੰਤ ਹੈ, ਅਸਲੀ ਸੰਤ ਹੈ। ਕਿਉਂਕਿ ਵੀ ਉਹ ਫਿਰ ਇੱਥੋਂ ਪ੍ਰਤੀਤ ਹੁੰਦਾ ਵੀ ਨਕਲੀ ਵੀ ਹੋਣਗੇ, ਉਹ ਤਾਂ ਕਾਂਸ਼ੀ ਵਿੱਚ ਵੀ ਹੈਗੇ ਸੀ। ਕਬੀਰ ਸਾਹਿਬ ਜੀ ਨੂੰ ਦੇ ਕੋਲ ਸਤਸੰਗੀ ਆਏ ਸੀ, ਉਹਨਾਂ ਨੇ ਕਿਹਾ ਕਿ ਮਹਾਰਾਜ ਸੰਤਾਂ ਨੇ ਲੁੱਟ ਪੁੱਟ ਲਏ, ਸਾਰਾ ਕੁਝ ਖੋਹ ਲਿਆ। ਕਹਿਣ ਲੱਗੇ ਵੀ ਸੰਤ ਤਾਂ ਨਹੀਂ ਲੁੱਟਦੇ ਕੁੜਸੇ ਹੁੰਦੇ, ਫਿਰ ਸੰਤ ਕੀ ਅਤੇ ਲੁੱਟ ਕਸੁੱਟ ਕੀ, ਠੱਗ ਠੁੱਗ ਹੋਣਗੇ। ਇਹਨਾਂ ਨੇ ਮਹਾਰਾਜ ਨਹੀਂ, ਉਹਨਾਂ ਦੇ ਗਲ ਵਿੱਚ ਮਾਲਾਂ ਪਾਈਆਂ ਸੀ, ਤੇਲ ਧੋਤੀਆਂ ਬੰਨੀਆਂ ਸੀ, ਜਨੇਊ ਪਾਏ ਸੀ, ਬੜੇ ਲੋਟੇ ਵਧੀਆ ਲਿਸ਼ਕਰੇ ਸੀ, ਅਤੇ ਸੰਤ ਸੀ। ਅਤੇ ਭਗਤ ਕਬੀਰ ਜੀ ਨੇ ਫਿਰ ਬਾਣੀ ਵਿੱਚ ਕਿਹਾ, ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨ ਤੱਗ, ਗਲੀ ਜਿੰਨੀਆਂ ਜਪਮਾਲੀਆਂ ਲੋਟੇ ਹੱਥ ਨਿਭਗ, ਫਰਕੇ ਸੰਤ ਨਾ ਆਖਿਆ ਬਾਨਾਰਸ ਕੇ ਠੱਗ। ਅਤੇ ਸਾਢੇ ਤਿੰਨ ਦਿਨ ਗਜ ਦੀਆਂ ਧੋਤੀਆਂ ਤੇੜ ਨਰ ਬਣੀਆਂ, ਇੱਕ ਲਾਹ ਲੈਣੀ ਅਤੇ ਇੱਕ ਪਾ ਲੈਣੀ ਨਹਾਉਣ ਧੋਣ ਵੇਲੇ। ਇਸ ਤਰ੍ਹਾਂ ਧੀਰੇ ਜਿਹੜੇ ਉਹ ਅਗਰ ਜੇ ਕਰਕੇ ਫਿਰ ਜਿਹਨੇ ਉਪਾਏ ਆ ਗਲਾਂ ਵਿੱਚ, ਅਤੇ ਗਲਾਂ ਵਿੱਚ ਜਿਹੜੀਆਂ ਜੰਮ ਵਾਲੀਆਂ ਬੜੀਆਂ ਬੜੀਆਂ ਗਿੱਟਿਆਂ ਤੱਕ ਮਾਲਾਂ ਸਿੱਟੀਆਂ ਹੋਈਆਂ, ਲੋਟੇ ਹੱਥ ਨੇ ਬੱਗ, ਕਹਿੰਦੇ ਜਿਹੜੇ ਹੱਥਾਂ ਲੋਟੇ ਐਨ ਵਿਸ਼ੇਸ਼ ਕਰਕੇ ਬੱਗ ਚਿੱਟੇ ਲਿਸ਼ਕਾਏ ਹੋਏ ਹੈ ਮਾਂਜ ਮਾਨ ਕੇ। ਇਸ ਤਰ੍ਹਾਂ ਕਹਿੰਦੇ ਹਰ ਕੇ ਸੰਤ ਨਾ ਆਹੀ ਇਹੋ ਜਿਹੇ, ਜਿਹੜੇ ਭਾਣਾ ਬਾਣਾ ਭਿੱਖ ਭਿੱਖ ਧਾਰਨ ਵਾਲੇ, ਉਹ ਵਾਹਿਗੁਰੂ ਦੇ ਸੰਤ ਨਹੀਂ ਕਹੇ ਜਾਂਦੇ, ਉਹ ਤਾਂ ਕਾਸ਼ੀ ਦੇ ਠੱਗ ਹੋਣੇ। ਇਹ ਰੁਕਣ ਦੀ ਕਹਿੰਦਾ ਮਹਾਰਾਜ ਸੰਤ ਬਹੁਤ ਹੈ, ਅਤੇ ਤੁਸੀਂ ਦੱਸੋ ਵੀ ਸੰਤ ਦੇ ਲੱਛਣ ਕੀ ਹੈ। ਜਦੋਂ ਪਛਾਣ ਲਿਆ ਵੀ ਇਹ ਵੀ ਇਹ ਖੁਦਾ ਦਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਸੰਤ ਹੈ, ਇਸ ਬਹਾਨੇ ਹੀ ਮਹਾਰਾਜ ਉਪਦੇਸ਼ ਦੇ ਦਿਓ। ਫਿਰ ਗੁਰੂ ਮਹਾਰਾਜ ਨੇ ਉਹ ਦੱਸਣ ਦਿੱਤੇ, ਕਹਿੰਦੇ ਵੀ ਜਿਹੜੇ ਸੰਤ ਹੁੰਦੇ ਉਹਨਾਂ ਦੇ ਚਿੰਨ੍ਹ ਹੁੰਦੇ ਵੀ ਦੂਜਿਆਂ ਦੇ ਵਿੱਚ ਗੁਣ ਸੁਣ ਕੇ ਉਹ ਪ੍ਰਸੰਨ ਹੁੰਦੇ ਹੈ, ਉਹਨਾਂ ਪੁਨਾ ਜਿਹੜੇ ਗੁਣਵਾਨ ਪੁਰਸ਼ ਹੈ ਉਹਨਾਂ ਦੀ ਉਹ ਸੇਵਾ ਕਰਦੇ ਹੈ। ਹਮੇਸ਼ਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਹੋ ਜਿਹਾ ਜਿਹੜਾ ਗਿਆਨ ਆ ਉਹਦੀ ਵਿਚਾਰ ਕਰਦੇ ਹਮੇਸ਼ਾ, ਉਹ ਐਸੇ ਜਿਹੜੇ ਉਹ ਬੁੱਧੀਵਾਨ ਹੁੰਦੇ ਹੈ। ਅਤੇ ਮਨ ਦੇ ਦਿਆਲੂ ਦਰਵੀ ਭੂਤ ਹੈ, ਹਮੇਸ਼ਾ ਸ੍ਰੇਸ਼ਟ ਬੁੱਧ ਨਾਲ ਹੀ ਚੰਗੀ ਸੋਚ ਵਿਚਾਰ ਕਰਦੇ ਹੈ, ਆਪਣੇ ਨੇਤਰਾਂ ਤੋਂ ਮਾੜੇ ਪਾਸੇ ਤੋਂ ਜਾਣ ਨੂੰ ਰੋਕਦੇ ਹੈ। ਜਿਹੜੇ ਕੋਈ ਖੋਟੇ ਪੁਰਸ਼ ਹੈ ਸੰਸਾਰ ਦੇ ਵਿੱਚ ਹੈ, ਮਾੜੇ ਪਾਸੇ ਰਚੇ ਪਏ, ਉਹਨਾਂ ਦੀ ਸੰਗਤ ਤੋਂ ਬਚੇ, ਉੱਧਰ ਉਹਨਾਂ ਤੋਂ ਪਰੇ ਰਹਿੰਦੇ ਹੈ। ਜਿਵੇਂ ਕਬੀਰ ਜੀ ਕਹਿੰਦੇ, ਸਾਕਰ ਸੰਗ ਨਾ ਕੀਜੀਏ ਦੂਰਾ ਜਾਈਏ, ਭਾਗ ਬਾਸਨ ਕਰੋ ਪਰਸੀਆ ਪਾਕਿਸ਼ ਲਾਗੈ ਦਾਗ। ਜਿਹੜੇ ਰੱਬ ਤੋਂ ਟੁੱਟੇ ਹੈ, ਨਿਹਰੇ ਮਾਇਆ ਦੇ ਪੁੱਤ ਬਣੇ ਬੈਠੇ ਆ, ਮਾਇਆ ਨੂੰ ਸਭ ਕੁਛ ਮੰਨੀ ਬੈਠੇ ਆ, ਵੀ ਅਸੀਂ ਮਾਇਆ ਧਾਰੀ ਹਾਂ। ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਕੋਈ ਇਸ ਇੱਧਰ ਫਸੇ ਪਏ ਆ ਨਾ, ਉਹਨਾਂ ਤੋਂ ਕਹਿੰਦੇ ਪਰੇ ਰਹਿੰਦੇ ਆ, ਸੰਗ ਤੋਂ ਬਚਦੇ ਆ। ਦੂਰਾ ਜਾਈਏ ਭਾਗ, ਕਹਿੰਦੇ ਦੇਖ ਕੇ ਦੂਰੋਂ ਭੱਜ ਜਾਣਾ ਚਾਹੀਦਾ ਹੈ। ਕਬੀਰ ਜੀ ਨੂੰ ਸਤਸੰਗੀ ਨੇ ਕਿਹਾ, ਕਹਿੰਦੇ ਮਹਾਰਾਜ ਫਿਰ ਜੇ ਭਲਾ ਕੋਲੇ ਖੜ ਜੂ ਫਿਰ ਕੀ ਹੈ, ਉਹ ਆਪਣੇ ਥਾਂ ਹੈ, ਇਹ ਆਪਣੇ ਥਾਂ ਹੈ। ਪਰ ਕਬੀਰ ਜੀ ਕਹਿੰਦੇ ਨਹੀਂ, ਬਾਸਨ ਘਰ ਉਹ ਪਰਸੀ ਹੈ, ਜਿਹੜਾ ਕਾਲਾ ਭਾਂਡਾ ਜਿੱਥੇ ਪਿਆ ਹੈ ਨਾ, ਉਹਦੇ ਕੋਲ ਖੜ ਜਾਈਏ, ਹਵਾ ਦਾ ਬੁੱਲਾ ਜਿਹਾ ਆਊਗਾ, ਅਤੇ ਜਿਹੜਾ ਕੋਈ ਸਰੀਰ 'ਤੇ ਚਿੱਟੇ ਰੰਗ ਦਾ ਕੋਈ ਕੱਪੜਾ ਪਾਇਆ ਉਹ ਹਵਾ ਦੇ ਬੁੱਲੇ ਨਾਲ ਉਹਦੇ ਕਾਲੇ ਭਾਂਡੇ ਨਾਲ ਛੋਹ ਜਾਓ ਅਤੇ ਲਾਗ ਲੱਗ ਜਾਊ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਰੱਬ ਤੋਂ ਟੁੱਟਿਆ ਮਨੁੱਖ ਹੈ ਉਹਦੇ ਕੋਲ ਖੜ੍ਹ ਜਾਏ, ਉਹਦਾ ਵੀ ਕੋਈ ਜਿਹੜਾ ਬਚਨ ਹੈ ਨਾ ਉਹ ਹਵਾ ਵਰਗਾ ਕੋਈ ਨਾ ਕੋਈ ਬਚਨ ਅਸਰ ਕਰ ਜਾਊਗਾ। ਹੁਣ ਜਿਹੜੇ ਆ ਕੋਈ ਸ਼ਰਾਬਾਂ ਸ਼ਰੂਬਾਂ ਜੇ ਪੀਣ ਪੂਣ ਵਾਲੇ ਆ, ਨਸ਼ੇ ਨਸ਼ੇ ਪੀਣ ਵਾਲੇ, ਇਹਨਾਂ ਦੇ ਕੋਲ ਤੁਸੀਂ ਬੈਠਣ ਉੱਠਣ ਲੱਗ ਜਾਓ, ਉਹ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੀਆਂ ਕਰਨਗੇ ਤਾਂ ਤੁਹਾਡੇ ਮਨ 'ਤੇ ਪ੍ਰਭਾਵ ਜਿਹਾ ਪੈ ਜਾਊਗਾ। ਵੀ ਸ਼ਾਇਦ ਵੀ ਗੱਲ ਤਾਂ ਠੀਕ ਹੀ ਕਹਿੰਦੇ, ਉਹ ਕਹਿੰਦੇ ਹੁੰਦੇ ਆ ਤੂੰ ਖਾ ਪੀ ਲਾ, ਰੱਬ ਨੂੰ ਧਰਮਰਾਜ ਨੂੰ ਕੀ ਜਾ ਕੇ ਦੱਸੇਗਾ। ਹਾਂ ਵਿੱਚੇ ਜਿਹੜੇ ਕੋਈ ਕੁੱਕੜ ਕੁੱਕੜ ਜਿਹੇ ਮੱਛੀਆਂ ਮੁੱਛੀਆਂ ਜਿਹੀਆਂ ਖਾਣ ਵਾਲੇ ਆ, ਉਹ ਮੁਸਲਮਾਨਾਂ ਦੇ ਮੱਤ ਵਿੱਚ ਕਹਿੰਦੇ ਇਹ ਖੁਦਾ ਨੇ ਕਹਿੰਦੇ ਸਾਡੇ ਛਕਣੇ ਛਕਾਉਣ ਵਾਸਤੇ ਬਣਾਈਆਂ, ਜਲ ਧੋ ਰਹੀਆਂ ਨੰਗ ਸਿੰਘਾਂ ਨੂੰ। ਇਹ ਕੁੱਕੜ ਕੱਕੜ ਵੀ ਕਹਿੰਦੇ ਇਹ ਸਾਡੇ ਵਾਸਤੇ ਬਣਾਏ ਹੋਏ ਆ, ਜੇ ਕਹਿੰਦੇ ਅਸੀਂ ਨਾ ਛਕਿਆ ਨਾ ਇਹਨਾਂ ਨੇ ਖੁਦਾ ਅੱਗੇ ਜਾ ਕੇ ਕਹਿੰਦੇ ਸ਼ਿਕਾਇਤ ਕਰ ਦਿੰਦੇ, ਦੇਖੋ ਜੀ ਖੁਦਾ ਜੀ ਤੁਸੀਂ ਆਪਣੀ ਉਮਤ ਵਾਸਤੇ ਬਣਾਈ ਸੀ ਅਤੇ ਸਾਨੂੰ ਇਹਨਾਂ ਨੇ ਖਾਧਾ ਨਹੀਂ, ਕਹਿੰਦੇ ਸ਼ਿਕਾਇਤ ਕਰਨਗੇ ਕਰਕੇ ਵੀ ਆਪਾਂ ਇਹਨਾਂ ਨੂੰ ਖਾਣਾ ਹੈ, ਖੁਦਾ ਨੇ ਸਾਨੂੰ ਇਹ ਸ਼ਕਲ ਛਕਾਉਣ ਵਾਸਤੇ ਇਹਨਾਂ ਨੂੰ ਬਣਾਇਆ ਤਾਂ ਕਿ ਕੁੱਕੜ ਜਾ ਕੇ ਉੱਥੇ ਕਹਿ ਨਾ ਸਕਣ ਵੀ ਸਾਨੂੰ ਇਹਨਾਂ ਨੇ ਛਕਿਆ ਹੈ, ਕਿਉਂ ਨਹੀਂ ਖਾਧਾ ਹੈ। ਇਹੋ ਜਿਹੜੇ ਕੋਈ ਖਾਣ ਪੀਣ ਵਾਲੇ ਲੋਕ ਇਹੋ ਜਿਹੀਆਂ ਫਿਰ ਉਹ ਕਥਾਵਾਂ ਸੁਣਾ ਦਿੰਦੇ ਵੀ ਇਹ ਹੈ ਖੁਦਾ ਵੱਲੋਂ ਇਹ ਹੈ, ਇਹ ਆਪਾਂ ਖਾਣਾ ਪੀਣਾ ਇਹਨਾਂ ਨੂੰ, ਨਹੀਂ ਤਾਂ ਇਹ ਆਪਾਂ ਨੂੰ ਸ਼ਿਕਾਇਤ ਕਰਨਗੇ, ਆਪਾਂ ਫਿਰ ਕੀ ਜਵਾਬ ਦੇਵਾਂਗੇ। ਹੁਣ ਇਹ ਜਿਹੜੇ ਕੋਈ ਨਸ਼ਾ ਨੁਸ਼ਾ ਜਿਹੜੇ ਪੀਣ ਵਾਲੇ ਉਹ ਪੁਲ ਬੰਨ੍ਹ ਦਿੰਦੇ ਵੀ ਤੂੰ ਮਾੜਾ ਜਿਹਾ ਦੇਖ ਨਜ਼ਲਾ ਨਜ਼ਲਾ ਕਿੱਧਰ ਜਾਊਗਾ, ਇਹ ਸ਼ੂਗਰ ਸ਼ੂਗਰ ਜਾਂ ਕੋਈ ਨਹੀਂ ਰਹਿੰਦਾ, ਇਹ ਤੂੰ ਮਾੜਾ ਜਿਹਾ ਕਾਲੀ ਜੀ ਵੀ ਜਿਹੜੀ ਹੈਗੀ ਹੈ ਨਾਗਣੀ। ਇਸ ਤਰ੍ਹਾਂ ਕਈ ਜਿਹੜੇ ਉਹਨਾਂ ਦੇ ਕੋਲ ਰਹਿਣ ਨੂੰ ਵਾਲੇ ਉਹਨਾਂ ਨੂੰ ਇਹ ਲਾ ਲੈਂਦੇ, ਮਾਲੋ ਕੁ ਪੱਤੇ ਮਹਾਤਮਾ ਨੂੰ ਇੱਕ ਰਹਿੰਦਾ ਹੁੰਦਾ ਸੀ, ਉਹਨੂੰ ਮੰਤ ਮੰਤ ਕਹਿੰਦੇ ਹੁੰਦੇ ਸੀ, ਉਹ ਫੀਮ ਫੂਮ ਬਾਵਾ ਖਾਂਦਾ। ਜਦੋਂ ਕਿਤੇ ਸੰਤਾਂ ਨੂੰ ਨਜ਼ਰਾ ਜ਼ੁਕਾਮ ਜਿਹਾ ਹੋ ਜਾਣਾ, ਜਰਾ ਬਰਾ ਜਿਹਾ ਹੋ ਜਾਣਾ, ਕੰਕ ਜੇ ਹੋਣੀ, ਉਹਨੇ ਫਿਰ ਉਸ ਵੇਲੇ ਗਿਆਨ ਘੋਟਣਾ, ਕਹਿੰਦੇ ਲੈ ਦੇਖੋ ਮਹਾਰਾਜ ਐਵੇਂ ਤੁਸੀਂ ਮੱਥਾ ਮਾਰੀ ਜਾਂਦੇ ਹੈ, ਆਹ ਤੁਸੀਂ ਮਾੜਾ ਜਿਹਾ ਦੇਖੋ ਮਾਵਾ ਲੈ ਕੇ, ਕਿਧਰੇ ਜਾਊ ਨਜ਼ਲਾ ਕਿਧਰੇ ਜਾਊ ਖੰਘ, ਇਹ ਵੀ ਇੱਕ ਦਵਾਈ ਹੈ। ਯਾਨੀ ਉਦੋਂ ਉਹਨਾਂ ਨੇ ਚੋਟ ਮਾਰਨੀ ਜਦੋਂ ਔਖੇ ਹੋਏ, ਹੌਲੀ ਹੌਲੀ ਉਹਨਾਂ ਨੇ ਕਰਦਿਆਂ ਕਰਦਿਆਂ ਅਸਰ ਪਾ ਲਿਆ, ਮੁਗਲੀ ਉਮਰ ਵਿੱਚ ਉਹਨਾਂ ਨੇ ਲਾ ਲਿਆ ਸੀ ਉਹਨਾਂ ਨੂੰ, ਬੜਾ ਜਿਹਾ ਲਾਉਂਦੇ ਫਿਰ। ਯਾਨੀ ਇਸ ਤਰ੍ਹਾਂ ਹੈ ਜਿਹੜਾ ਕੋਈ ਜਿਹੜੇ ਇੱਧਰ ਚੱਲੇ ਹੋਏ ਨਾ ਉਹਨਾਂ ਦਾ ਪ੍ਰਭਾਵ ਪੈ ਜਾਂਦਾ। ਮਹਾਰਾਜ ਕਹਿੰਦੇ ਵੀ ਉਹ ਜਿਹੜੇ ਇਹੋ ਜਿਹੇ ਲੋਕ ਹਨ ਇੱਧਰੋਂ ਟੁੱਟੇ ਉੱਧਰ ਜੁੜੇ ਆ ਮਾੜੇ ਪਾਸੇ, ਉਹਨਾਂ ਤੋਂ ਜਿਹੜੇ ਅਸਲੀ ਸਾਧੂ ਉਹ ਕਹਿੰਦੇ ਪਰੇ ਰਹਿੰਦੇ ਬੱਚੇ ਰਹਿੰਦੇ, ਉਹਨਾਂ ਦਾ ਸੰਗ ਨਹੀਂ ਕਰਦੇ, ਉਹਨਾਂ ਦੇ ਲੱਛਣ ਹੈ। ਫਿਰ ਆਪਣਾ ਜਿਹੜਾ ਕੋਈ ਸ਼ਕਤੀ ਦਾ ਬਲ ਉਹ ਨਹੀਂ ਜਣਾਉਂਦੇ ਕਿਸੇ ਉੱਪਰ, ਪੰਗਰਨਾਥ ਸਿੰਘ ਉਹ ਨਹੀਂ ਕਹਿੰਦੇ ਵੀ ਮੈਂ ਤਾਰੇ ਤੋੜ ਲੈਣਾ ਫੂਕ ਦਿਆਂਗਾ, ਅਤੇ ਸਾਧਨਾ ਦਾ ਬਲ ਵੀ ਮੈਂ ਇੰਨੇ ਜਲ ਤਾਰੇ ਕੀਤੇ, ਇੰਨੇ ਧੂਣੇ ਤਾਪੇ, ਇੰਨਾ ਮੈਂ ਭੁੱਖਾ ਤਿਆਰਾਂ, 12 ਸਾਲ ਮੈਨੇ ਜੁੱਤੀ ਨਹੀਂ ਪਾਈ ਹੈ, 12 ਸਾਲ ਮੈਂ ਕਿ ਇਸ਼ਕ ਗਾ ਨਹੀਂ ਰਿਹਾ ਹੈ, ਇਹੋ ਜਿਹੇ ਸਾਧਨ ਮੈਂ ਕਠਿਨ ਕੀਤੇ ਹੈ, ਮੇਰੇ ਵਰਗਾ ਕੌਣ ਹੈ ਸਾਧਨ ਕਰਨ ਵਾਲਾ। ਇਉਂ ਕਹਿੰਦੇ ਆਪਣਾ ਸਾਧਨਾ ਦਾ ਵੀ ਜ਼ੋਰ ਨਹੀਂ ਜਣਾਉਂਦੇ, ਬਲ ਨਹੀਂ ਜਣਾਉਂਦੇ। ਇਸ ਤਰ੍ਹਾਂ 70 ਦੇ ਮਿੱਤਰਾਂ ਦੇ ਵਿੱਚ ਉਹਨਾਂ ਦੀ ਸਮਾਨ ਬਿਰਤੀ ਹੁੰਦੀ ਹੈ, ਸ਼ੋਕ ਅਤੇ ਗਮ ਦੇ ਵਿੱਚ ਵੀ ਸਮਾਨ ਰਹਿੰਦੇ, ਖੁਸ਼ੀ ਗਮੀ ਵਿੱਚ ਸੁੱਖ ਅਤੇ ਦੁੱਖ ਵਿੱਚ ਵੀ ਉਹਨਾਂ ਦੀ ਬਿਰਤੀ ਸਮਾਨ ਰਹਿੰਦੀ ਹੈ, ਹਮੇਸ਼ਾ ਪਰਮੇਸ਼ਰ ਦੀ ਸਿਫਤ ਵਿੱਚ ਉਹ ਕਹਿੰਦੇ ਜੁੜੇ ਰਹਿੰਦੇ ਹੈ ਅਤੇ ਜੋੜੀ ਰੱਖਦੇ ਦੂਜਿਆਂ ਨੂੰ। ਇਸ ਤਰ੍ਹਾਂ ਦਾ ਬਚਨ ਕਹਿ ਕੇ ਫਿਰ ਮਹਾਰਾਜ ਨੇ ਹਾਜ਼ਰਨਾਵਾਂ ਸਿਰਲੇਖ ਹੇਠ ਇੱਕ ਸ਼ਬਦ ਉਚਾਰਨ ਕੀਤਾ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ, ਈਮਾਨ ਦੋਸਤ ਹੈ ਬੇਈਮਾਨ ਕਾਫਰ ਹੈ। ਮਨ ਕਰਕੇ ਜਿਹੜੇ ਹਾਜ਼ਰ ਹੁੰਦੇ ਉਹਨਾਂ 'ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ, ਕਿਰਪਾ ਹੋ ਜਾਂਦੀ ਹੈ, ਜਿਹੜੇ ਗੈਰ ਹਾਜ਼ਰ ਹੁੰਦੇ ਹੈ ਉਹ ਮਿਹਰਬਾਨ ਤੋਂ ਵਾਹਿਗੁਰੂ ਤੋਂ ਰਹਿਤ ਰਹਿ ਜਾਂਦੇ ਹੈ, ਉਹਨਾਂ 'ਤੇ ਕਰੋਪੀ ਨਰਾਜ਼ੀ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਮਨ ਨੂੰ ਹਾਜ਼ਰ ਨਹੀਂ ਰੱਖਦੇ। ਜਿਹੜਾ ਈਮਾਨ ਹੈ ਧਰਮ ਹੈ ਇਹੀ ਮਨੁੱਖ ਦਾ ਅਸਲੀ ਦੋਸਤ ਮਿੱਤਰ ਹੈ, ਅਤੇ ਜਿਹੜਾ ਬੇਧਰਮ ਹੈ ਇਹੀ ਕਹਿੰਦੇ ਕਾਫਰ ਹੈ, ਇਹੀ ਕਠੋਰ ਚਿਤਵਾਉਣ ਵਾਲਾ ਹੈ। ਬੇਧਰਮਾ ਪੁਰਸ਼ ਹੈ, ਜਿਹੜਾ ਬੇਧਰਮਾ ਪੁਰਸ਼ ਹੈ ਉਹੀ ਕਾਫਰ ਹੈ, ਕਠੋਰ ਚਿੱਤ, ਉਹ ਮਨਮੁਖ ਟੁੱਟਿਆ ਹੋਇਆ ਹੈ। ਇਸ ਤਰ੍ਹਾਂ ਦਾ ਅੱਲਾਹ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਨ ਕਰਕੇ ਦਰਸਾਇਆ, ਸਾਰੇ ਪੀਰ ਪ੍ਰਸੰਨ ਹੋ ਗਏ ਸਨ। ਸਾਰਿਆਂ ਨੇ ਹੱਠ ਉੱਠ ਕੇ ਮਹਾਰਾਜ ਨੂੰ ਮੱਥੇ ਟੇਕੇ ਸਨ। ਉਹ ਜਿਵੇਂ ਮੱਥੇ ਟੇਕੇ ਮਹਾਰਾਜ ਦੀ ਉਸਤੀ ਕੀਤੀ ਸਭ ਪੀਰਾਂ ਨੇ, ਇਸੇ ਤਰ੍ਹਾਂ ਮਹਾਰਾਜ ਦੇ ਸੰਬੰਧ ਵਿੱਚ ਕੁਝ ਮਹਿਮਾ ਦੇ ਬਚਨ ਕਹੇ, ਉਹ ਪ੍ਰਸੰਗ ਬਾਕੀ ਰਹਿੰਦਾ ਜੇ ਮੁਲਤਾਨ ਦੇ ਪੀਰਾਂ ਦਾ ਆ ਰਿਹਾ ਹੈ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਇਸ ਪ੍ਰਕਾਰ ਸੁਣ ਪੀਰ ਸਭ, ਇਸ ਤਰ੍ਹਾਂ ਜਿੰਨੇ ਮੁਲਤਾਨ ਸ਼ਹਿਰ ਦੇ ਪੀਰ ਸਨ ਗੁਰੂ ਮਹਾਰਾਜ ਤੋਂ ਹਾਜ਼ਰਨਾਮਾ ਜਿਹੜਾ ਸ਼ਬਦ ਉਚਾਰਨ ਕੀਤਾ ਇਹਨੂੰ ਸੁਣ ਕੇ, ਬੰਦੇ ਪਦ ਅਰਬਿੰਦ, ਸਾਰਿਆਂ ਨੇ ਉੱਠ ਉੱਠ ਕੇ ਹੱਥ ਜੋੜ ਜੋੜ ਕੇ ਮਹਾਰਾਜ ਚਰਨਾਂ ਕਮਲਾਂ ਤੇ ਮੱਥੇ ਟੇਕੇ ਹਨ। ਕਰਤ ਪ੍ਰਸ਼ੰਸਾ ਅਧਿਕ ਮੁਖ, ਮੁਖ ਤੋਂ ਗੁਰੂ ਨਾਨਕ ਸਾਹਿਬ ਦੀ ਬੜੀ ਮਹਿਮਾ ਵਡਿਆਈ ਕਰਦੇ ਹਨ। ਭਰ ਕੇ ਹਿਰਦੈ ਆਨੰਦ, ਉਹ ਆਪਣੇ ਹਿਰਦਿਆਂ ਵਿੱਚ ਆਨੰਦ ਨਾਲ ਭਰੇ ਹੋਏ। ਸੋਰਠਾ ਸ੍ਰੀ ਗੁਰ ਗਿਰਾ ਲਾਏ, ਉਸ ਵੇਲੇ ਪੀਰਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਮੁੱਖੋਂ ਫੇਰ ਬਚਨ ਕਿਹਾ, ਸੁਣ ਹੋ ਪੀਰ ਬਹਾਵਲੀ। ਸਭ ਤੋਂ ਪਹਿਲਾਂ ਪੀਰ ਬਹਾਵਲ ਹੱਕ ਬੋਲਿਆ ਸੀ, ਉਹਨੂੰ ਸੰਬੋਧਨ ਕਰਕੇ ਕਹਿੰਦੇ ਵੀ ਤੂੰ ਧਿਆਨ ਦੇ ਕੇ ਸਾਡੇ ਬਚਨ ਸੁਣ। ਲੋਭ ਹਿਰਦੈ ਡਹਿਕਾਏ, ਇਹ ਜਿਹੜਾ ਤਨ ਦਾ ਲੋਭ ਹੈ ਨਾ ਇਹ ਹਿਰਦੇ ਨੂੰ ਕਹਿੰਦੇ ਭਟਕਾਉਂਦਾ ਹੈ। ਰਾਹ ਚਲਾਏ ਜਗਤ ਬਹੁ, ਇਸ ਲੋਭ ਨੇ ਸੰਸਾਰ ਦੇ ਬੜੇ ਬੜੇ ਰਾਹ ਚਲਾਏ, ਬੜੇ ਪੰਥ ਚਲਾਏ, ਬੜੇ ਧੜੇ ਚਲਾਏ। ਜਿੰਨੇ ਧੜੇ ਜੇ ਪੱਕ ਰਹੇ ਹੈ ਤਨ ਦੇ ਲੋਭ ਕਰਕੇ ਹੈ, ਜਿੰਨੀਆਂ ਪਾਰਟੀਆਂ ਜਿਹੀਆਂ ਬਣੀਆਂ ਬੈਠੀਆਂ ਸਭ ਦੇ ਤਨ ਦੇ ਲੋਭ ਕਰਕੇ ਹੈ। ਇਸੇ ਤਰ੍ਹਾਂ ਬਾਕੀ ਵੀ ਆ ਜਿਹੜੇ ਕੋਈ ਆ ਕੋਈ ਨਾਮਦੇਵ ਭਵਨ ਬਣਾਈ ਬੈਠਾ, ਕੋਈ ਇੱਧਰ ਬੇਬੇ ਬਾਬਾ ਵਿਸ਼ਕਰਮਾ ਬਣਾਈ ਬੈਠਾ, ਕੋਈ ਧੰਨਾ ਪਾਸ, ਕੋਈ ਦੂਜਾ ਚੀਜ਼ਾਂ, ਇਸ ਤਰ੍ਹਾਂ ਜਿਹੜੇ ਆ ਸਾਰਾ ਧੰਦਾ ਲੋਭ ਕਰਕੇ ਵੀ ਇਹ ਆਪਾਂ ਆਪਣਾ ਆਪਣਾ ਬਣਾਵਾਂਗੇ, ਇਸ ਤਰ੍ਹਾਂ ਮਾਇਆ ਇਕੱਠੀ ਹੋਜੂ ਸਾਡੇ ਕੋਲ ਆ ਜੂਗੀ। ਹੋਰ ਤਾਂ ਕੋਈ ਮਤਲਬ ਨਹੀਂ, ਜਿਹਨੇ ਮੱਥਾ ਟੇਕਣਾ ਝਾੜੂ ਦੇਖਣਾ ਉਹਨੇ ਤਾਂ ਨਹੀਂ ਕੋਈ ਇਹੋ ਜਿਹਾ ਚੱਕਰ। ਮਹਾਰਾਜ ਕਹਿੰਦੇ ਵੀ ਇਹ ਧਨ ਦਾ ਲੋਭ ਹਿਰਦੇ ਨੂੰ ਭਟਕਾਉਂਦਾ, ਇਸੇ ਨੇ ਬੜੇ ਪੰਥ ਚਲਾਏ, ਬੜੇ ਧਨੇ ਬਣੇ, ਬੜੀਆਂ ਪਾਰਟੀਆਂ ਬਣਾਈਆਂ ਪਈਆਂ ਹਨ। ਚੌਪਈ ਬੰਦਾ ਹੈ ਹੱਥ ਪੀਰ ਪੁੰਨ ਕਹੀ, ਉਸ ਵੇਲੇ ਹੱਥ ਜੋੜ ਕੇ ਸਾਰੇ ਪੀਰ ਮੱਥੇ ਟੇਕ ਕੇ ਓ ਬਚਨ ਕਹਿੰਦੇ, ਧੰਨ ਧੰਨ ਸ੍ਰੀ ਨਾਨਕ ਅਹੀ, ਗੁਰੂ ਨਾਨਕ ਸਾਹਿਬ ਮਹਾਰਾਜ ਆਪ ਧੰਨ ਹੋ, ਧੰਨ ਹੋ, ਧੰਨ ਹੈ ਤੁਹਾਡੀਆਂ ਸੋਹਣੀਆਂ ਵਿਚਾਰਾਂ। ਬੈਨ ਸੁਧਾ ਸਮ ਮ੍ਰਿਤ ਦੁੱਖ ਟਾਰੇ, ਇਹ ਤਾਂ ਮਹਾਰਾਜ ਜਿਹੜੇ ਬਚਨ ਅੰਮ੍ਰਿਤ ਵਰਗੇ ਹੈ, ਮੌਤ ਦੇ ਦੁੱਖ ਨੂੰ ਵੀ ਦੂਰ ਕਰਦੇ ਹਨ। ਰਾਵਰ ਕੋ ਅਮੋਗ ਦਰਸਾਰੇ, ਗੁਰੂ ਨਾਨਕ ਸਾਹਿਬ ਆਪ ਜੀ ਦੇ ਜਿਹੜੇ ਦਰਸ਼ਨ ਦਾਰ ਤਾਂ ਮਹਾਨ ਸਫਲ ਹੀ ਸਫਲ ਹਨ। ਧੰਨ ਫਕੀਰੀ ਤੁਮ ਜੋ ਕਮਾਈ, ਧੰਨ ਫਕੀਰੀ ਜਿਹੜੀ ਫਕੀਰੀ ਤੁਸੀਂ ਕਮਾਈ ਹੈ, ਘਰ ਵਿੱਚ ਰਹਿ ਕੇ ਮਹਾਰਾਜ ਤੁਸੀਂ ਫਕੀਰੀ ਕੀਤੀ ਹੈ, ਕੋਈ ਬਾਹਰ ਜੰਗਲ ਵਿੱਚ ਨਹੀਂ ਗਏ ਹੈ, ਘਰੇ ਰਹਿ ਕੇ ਹੀ ਵਿੱਚੇ ਉਹ ਸੁਲਤਾਨ ਵਿੱਚ ਰਹਿ ਕੇ ਫਕੀਰੀ ਕੀਤੀ ਹੈ, ਅਤੇ ਰਹੀ ਤੀਰਾਂ ਕਰਦੇ ਰਹੇ ਹੈ, ਅਤੇ ਗਰੀਬਾਂ ਨੂੰ ਸਭ ਕੁਝ ਬਣਦੇ ਰਹੇ ਹੈ। ਮਹਾਰਾਜ ਕਹਿੰਦੇ ਵੀ ਕਹਿੰਦੇ ਮਹਾਰਾਜ ਧੰਨ ਹੈ ਜਿਹੜੀ ਫਕੀਰੀ ਤੁਸੀਂ ਕਮਾਈ ਕੀਤੀ ਹੈ, ਹੈ ਜਿਸ ਕੀ ਇਹ ਵੱਡ ਵਡਿਆਈ, ਇਸ ਫਕੀਰੀ ਦੀ ਏਡੀ ਵੱਡੀ ਵਡਿਆਈ ਹੈ, ਤੁਹਾਡੀ ਵਰਗੇ ਵਰਗਾ ਕੋਈ ਫਕੀਰੀ ਨਹੀਂ ਕਰ ਸਕਦਾ ਹੈ। ਇਸ ਸੰਸਾਰ ਵਿੱਚ ਰਹਿਣਾ, ਸੰਸਾਰ ਤੋਂ ਫਿਰ ਪਰੇ ਵੀ ਰਹਿਣਾ, ਉਦਾਸ ਉਪਰਾਮ ਮੇਰੀ ਰਹਿਣਾ, ਸਰਬ ਜਗਤ ਕੀ ਜੋ ਗੁਰ ਆਈ, ਇਸ ਸਮੇਂ ਸਾਰੇ ਸੰਸਾਰ ਦੀ ਜਿਹੜੀ ਗੁਰਤਾ ਗੱਦੀ ਹੈ, ਸੋ ਤੁਮਰੀ ਲਾਇਕ ਬਣ ਆਈ, ਨਹੀਂ ਮਾਰਾ ਬਣਿਆਉਂਦੀ ਹੈ, ਤੁਸੀਂ ਯੋਗ ਹੈ ਗੁਰਿਆਈ ਗੱਦੀ ਉੱਪਰ ਬੈਠਣ, ਤੁਸੀਂ ਯੋਗ ਹੀ ਹੋ। ਕਲੀ ਕਾਲ ਨਰ ਦੇ ਉਪਦੇਸ਼ਾ, ਜਿਹੜੇ ਕਲਯੁਗ ਦੇ ਲੋਕ ਉਹਨਾਂ ਨੂੰ ਮਾਰਾ ਤੁਸੀਂ ਉਪਦੇਸ਼ ਦੇ ਦੇ ਕੇ, ਕੋਟ ਉਧਾਰੇ ਸ੍ਰੀ ਜਗਤੇਸ਼ਾ, ਸੰਸਾਰ ਦੇ ਮਾਲਕ ਇੱਕ ਨੀ ਦੋ ਨੀ ਕਰੋੜਾਂ ਤੁਸੀਂ ਉਧਾਰ ਤੇ ਧਾਰਤੇ ਹਨ। ਆਹ ਫਕੀਰੀ ਆ ਕੋ ਨਾਮਾ, ਸਰੂਪ ਦੇ ਵਿੱਚ ਲੋਕ ਕਹਿਤ ਦਿੰਦੇ ਮੈਂ ਸਾਰੀ ਉਮਰ ਤੋਂ ਫਕੀਰੀ ਕੀਤੀ ਹੈ, ਕਹਿੰਦੇ ਅਸਲ ਰੂਪ ਦੇ ਵਿੱਚ ਤਾਂ ਮਾਰਾ ਇਸੇ ਦਾ ਨਾਮ ਫਕੀਰੀ ਹੈ। ਜੋ ਕੀਨੀ ਤੁਮ ਕਰਨਾ ਧਾਮਾ, ਕਿਰਪਾ ਦੇ ਕਰ ਜੋ ਤੁਸੀਂ ਇਹ ਫਕੀਰੀ ਧਾਰਨ ਕੀਤੀ, ਜਿਹੋ ਜਿਹੇ ਫਕੀਰ ਤੁਸੀਂ ਹੋ ਇਹਦਾ ਨਾਂ ਅਸਲੀ ਫਕੀਰੀ ਹੈ। ਦੋਹਰਾ ਕੀਨੋ ਸੇਖ ਫਰੀਦ ਜੋ, ਇਸੇ ਤਰ੍ਹਾਂ ਮਾਰਾ ਜਿਹੜਾ ਸੇਖ ਫਰੀਦ ਨੇ ਕੀਤਾ ਕਤਰਿਆ ਹੈ, ਜੋਹਦ ਨਾਮ ਹੈ ਤਾ, ਇਸੇ ਦਾ ਨਾਮ ਮਾਰਾ ਤਪੱਸਿਆ ਜਿਹੜੀ ਫਰੀਦ ਨੇ ਕੀਤੀ ਹੈ, 36 ਸਾਲ ਜੰਗਲ ਵਿੱਚ ਰਹਿ ਕੇ ਭੁੱਖੇ ਤਿਹਾਏ ਮਰ ਕੇ ਫਲ ਫੁੱਲ ਪੱਤੇ ਖਾ ਕੇ ਤਪੱਸਿਆ ਕੀਤੀ, ਇਸੇ ਦਾ ਨਾਮ ਮਾਰਾ ਤਪੱਸਿਆ ਜੋ ਫੇਖ ਫਰੀਦ ਨੇ ਕੀਤੀ ਹੈ। ਸੱਤ ਸੋਈ ਸੀਤਾ ਕੀਓ, ਇਸੇ ਤਰ੍ਹਾਂ ਜਿਹੜਾ ਕੁਝ ਸੱਤ ਹੈ, ਸੱਤ ਪ੍ਰਤੱਗੀ ਹੋਣਾ, ਇਸ ਤਰ੍ਹਾਂ ਸਤਵਰਤੀ ਹੋਣਾ, ਪਤਵਰਤਾ ਧਰਮ ਵਿੱਚ ਕਾਇਮ ਰਹਿਣਾ, ਇਹ ਕਹਿੰਦੇ ਉਹੀ ਇਹ ਹੈ ਸਤਪ੍ਰਤੱਗੀ ਹੋਣਾ, ਸਤਵਰ ਧਾਰਨ ਕਰਨਾ ਜਿਹੜਾ ਸੀਤਾ ਨੇ ਧਾਰਨ ਕੀਤਾ ਸੀ। ਜਤ ਲਛਮਣ ਕੋ ਪ੍ਰਾ, ਇਸੇ ਤਰ੍ਹਾਂ ਜਿਹੜਾ ਜਤ ਹੈ ਉਹ ਲਛਮਣ ਦਾ ਕਿਹਾ ਜਾਂਦਾ ਧਾਰਮਿਕ ਪੁਸਤਕਾਂ ਵਿੱਚ। ਚੌਪਈ ਹੈ ਸੋ ਭਗਤ ਜੋ ਕਰੀ ਕਬੀਰਾ, ਉਹ ਮਾਰਾ ਅਸਲੀ ਭਗਤੀ ਜੀ ਸੀ ਜੋ ਕਬੀਰ ਸਾਹਿਬ ਜੀ ਨੇ ਕਾਂਸੀ ਵਿੱਚ ਰਹਿੰਦਿਆਂ ਕੀਤੀ, ਗ੍ਰਸ ਵਿੱਚ ਘਰ ਵਿੱਚ ਹੀ ਰਹਿ ਕੇ। ਸੋ ਹੱਠ ਸੋ ਭਾ ਧਰੂਵ ਸਰੀਰਾ, ਇਸੇ ਤਰ੍ਹਾਂ ਕਹਿੰਦੇ ਉਹ ਅਸਲੀ ਹੱਠ ਸੀ ਜਿਹੜਾ ਧਰੂਵ ਨੇ ਸਰੀਰ ਵਿੱਚ ਧਾਰਨ ਕੀਤਾ, ਉਹ ਨਾਰਦ ਮੁਨ ਜਦੋਂ ਜਾਂਦੇ ਹੋਏ ਨੂੰ ਰਸਤੇ ਵਿੱਚ ਮਿਲ ਗਿਆ ਸੀ ਧਰੂਵ ਨੂੰ, ਕਹਿਣ ਲੱਗਿਆ ਵੀ ਕਿੱਧਰ ਨੂੰ ਜਾ ਰਿਹਾ, ਕਹਿਣ ਲੱਗਿਆ ਵੀ ਮੈਂ ਜਾ ਕੇ ਹੁਣ ਭਗਤੀ ਕਰਨੀ ਹੈ। ਮਾਂ ਨੇ ਦੱਸਿਆ ਵੀ ਭਗਤੀ ਕੀਤੇ ਬਗੈਰ ਸੰਸਾਰ ਵਿੱਚ ਸਤਿਕਾਰ ਨਹੀਂ ਪ੍ਰਾਪਤ ਹੁੰਦਾ ਹੈ, ਵੀ ਮਾਂ ਨੇ ਪੁੰਨ ਦਾਨ ਬਹੁਤ ਕੀਤੇ ਸੀ, ਬੰਦਗੀ ਨਹੀਂ ਕੀਤੀ, ਜਿਸ ਕਰਕੇ ਮੇਰੀ ਮਾਂ ਰਾਜੇ ਦੇ ਘਰ ਵਿੱਚ ਰਹਿ ਕੇ ਵੀ ਕੋਲੀ ਦੇ ਤਲ ਨਹੀਂ ਹੈ। ਉਹਨੇ ਦੱਸਿਆ ਮੈਂ ਭਗਤੀ ਕਰਨ ਚੱਲਿਆ ਹਾਂ, ਅਤੇ ਧਰੂਵ ਨੇ ਕਿਹਾ ਤੂੰ ਅਜੇ ਬੱਚਾ ਹੈ, ਬੱਚਿਆਂ ਨੂੰ ਵੀ ਕੁਛ ਕਿਹਾ ਜਾਂਦਾ ਉਹ ਐਂ ਨਹੀਂ ਕਰਦੇ ਹੁੰਦੇ, ਇਸ ਕਰਕੇ ਜੰਗਲ ਵਿੱਚ ਸ਼ੇਰ ਰਚ ਰਹਿੰਦੇ ਨੇ, ਹੋਰ ਸੱਪ ਠੂਏ ਉੱਥੇ ਭੁੱਖਾ ਧਿਆਇਆ ਮਰੇਗਾ, ਬਹੁਤ ਧੋਖਾ ਹੋਏਗਾ, ਬਾਰਿਸ਼ ਆਊ, ਡਰੇ ਆ ਜਾਣਗੇ, ਉਹ ਤਰ੍ਹਾਂ ਤਰ੍ਹਾਂ ਦੀਆਂ ਤਕਲੀਫਾਂ, ਉਹ ਜਦੋਂ ਤੂੰ ਵੱਡਾ ਹੋਇਆ ਫੇਰ ਜਾਈ, ਪਰ ਹੱਠ ਧਾਰ ਲੈ। ਕਹਿੰਦਾ ਨਾਰਦ ਜੀ ਹੁਣ ਮੈਂ ਘਰੇ ਨਹੀਂ ਜਾਣਾ ਹੈ, ਮੈਂ ਤਾਂ ਹੁਣ ਬਸ ਜੰਗਲ ਵਿੱਚ ਜਾ ਕੇ ਭਗਤੀ ਕਰਨੀ ਹੈ, ਅਤੇ ਭਗਤੀ ਵੀ ਇਹੋ ਜਿਹੀ ਕਰਨੀ ਹੈ ਹੱਠ ਧਾਰ ਕੇ, ਜਿੰਨਾ ਚਿਰ ਉਹ ਕਹਿੰਦੇ ਆ ਨਹੀਂ ਨਾ ਜਾਂਦਾ ਉਨਾ ਚਿਰ ਬਸ ਮੈਂ ਕਰੀ ਤੁਰੇ ਜਾਣਾ ਹੈ, ਲੱਗੇ ਤੁਰੇ ਜਾਣਾ, ਬੜਨਾ ਹੀ ਘਰੇ ਫੇਰ ਹੈ ਜਦੋਂ ਉਹ ਪੂਰਾ ਹੋ ਗਿਆ। ਇਹ ਦੇਖ ਲਿਆ ਵੀ ਨਾਰਦ ਨੇ ਵੀ ਇਹ ਬੱਚੇ ਦਾ ਹੱਠ ਤਾਂ ਪੂਰਾ ਹੈ, ਇਹ ਨਿਭ ਜਾਊਗਾ। ਫਿਰ ਕਹਿਣ ਲੱਗਾ ਵੀ ਮੈਂ ਤੈਨੂੰ ਮਾੜੇ ਪਾਸੇ ਤਾਂ ਨਹੀਂ ਜਾ ਰਿਹਾ, ਤੂੰ ਭਗਤੀ ਕਰਨ ਵਾਸਤੇ, ਮੈਂ ਤਾਂ ਤੈਨੂੰ ਅਜਮੈਸ਼ ਤੇਰੀ ਪ੍ਰੀਖਿਆ ਕਰ ਰਿਹਾ ਸੀ ਵੀ ਕਿਤੇ ਬੱਚਾ ਜਾਏ, ਹੁਣ ਜੇ ਜੀ ਕਰਦਾ ਮੁੜ ਕੇ ਫਿਰ। ਕਹਿੰਦਾ ਨਹੀਂ ਜੀ ਮੈਨੂੰ ਕੋਈ ਉਪਦੇਸ਼ ਦਿਓ। ਫਿਰ ਨਾਰਦ ਨੇ ਜਿਹੜਾ ਉਸ ਸਮੇਂ ਦਾ ਉਪਦੇਸ਼ ਸੀ ਉਹ ਨਾਲ ਕਹਿ ਦਿੱਤਾ ਧਰੂ ਨੂੰ, ਕਹਿੰਦੇ ਵੀ ਆਹ ਇਸ ਰੂਪ ਦਾ ਤੂੰ ਧਿਆਨ ਧਰਨਾ ਹੈ ਅਤੇ ਆਹ ਕਰਨਾ ਜਾਪ। ਬਸ ਫਿਰ ਹੱਠ ਧਾਰ ਕੇ ਲੱਗ ਗਿਆ, ਇੱਕ ਪੈਰ ਦੇ ਭਾਰ ਖੜਾ ਹੋ ਕੇ ਲੱਗ ਗਿਆ ਤਪ ਕਰਨ। ਪਹਿਲੇ ਸਮੇਂ ਇੱਕ ਮਹੀਨੇ ਦੇ ਵਿੱਚ ਤਾਂ ਜਿਹੜਾ ਕੋਈ ਫਲ ਫੁੱਲ ਜਾ ਛਕਦਾ ਸੀ ਜੰਗਲ ਦਾ, ਫਿਰ ਉਹ ਵੀ ਛੱਡ ਤੇ, ਫਿਰ ਪੱਤਰੇ ਖਾਣ ਲੱਗ ਗਿਆ ਹਰੇ ਹਰੇ, ਫਿਰ ਤੀਜੇ ਮਹੀਨੇ ਸੁੱਕੇ, ਅਤੇ ਚੌਥੇ ਮਹੀਨੇ ਫਿਰ ਪਾਣੀ ਪੀਣਾ ਸ਼ੁਰੂ ਕਰਤਾ, ਪੱਤਰੇ ਪੱਤਰੇ ਵੀ ਖਾਣੇ ਸ਼ੁਰੂ ਹੋਏ, ਅਤੇ ਜਦੋਂ ਪੰਜਵਾਂ ਮਹੀਨਾ ਫਿਰ ਪਾਉਣਾ ਹਾਰੀ ਬਸ ਵੀ ਮੂੰਹ ਅੱਡ ਲੈਣ, ਹਵਾ ਪੱਕਣੀ, ਖਾਣਾ ਪੀਣਾ ਕੁਛ ਨਹੀਂ, ਇਸ ਤਰ੍ਹਾਂ ਬਸ ਉਹ ਪੰਜਵੇਂ ਮਹੀਨੇ ਜਦੋਂ ਆਇਆ ਸਭ ਕੁਝ ਕੀਤਾ ਅਤੇ ਪਰਮੇਸ਼ਰ ਦਾ ਸਿੰਘਾਸਨ ਡੋਲ ਗਿਆ। ਉਸੇ ਵੇਲੇ ਉਹ ਜਿਹੜਾ ਅੰਦਰ ਸਰੂਪ ਦਾ ਧਿਆਨ ਤਰੀ ਬੈਠਾ ਸੀ ਉਹਨੂੰ ਅਲੋਪ ਕੀਤਾ, ਫਿਰ ਉਹਦੀਆਂ ਅੱਖਾਂ ਖੁੱਲੀਆਂ, ਬਾਹਰ ਉਸ ਸਰੂਪ ਦੇ ਦਰਸ਼ਨ ਹੋਏ, ਚਰਨੀ ਪੈ ਗਿਆ। ਕਹਿਣ ਲੱਗੇ ਵੀ ਤਰੋਂ ਤੂੰ ਐਸਾ ਮਹਾਨ ਹੱਠ ਕਰਕੇ ਮਹਾਨ ਇਹ ਭਗਤੀ ਕੀਤੀ, ਮੰਗ ਜੋ ਕੁਛ ਮੰਗਦਾ ਹੈ। ਕਹਿਣ ਲੱਗਿਆ ਮਹਾਰਾਜ ਹੁਣ ਤਾਂ ਕੋਈ ਇੱਛਾ ਰਹੀ ਨਹੀਂ, ਤੁਹਾਡੇ ਦਰਸ਼ਨ ਹੋ ਗਏ, ਇਹਦੇ ਵਿੱਚ ਹੀ ਸਭ ਕੁਛ ਆ ਗਿਆ। ਕਹਿਣ ਲੱਗੇ ਨਹੀਂ ਵੀ ਕੋਈ ਨਾ ਕੋਈ ਤਾਂ। ਕਹਿੰਦੇ ਮਹਾਰਾਜ ਮੁੱਕੀਏ ਕਿ ਕੁਛ ਰਿਹਾ ਹੀ ਨਹੀਂ ਬੱਕਾ, ਤੁਹਾਡੇ ਦਰਸ਼ਨ ਹੋ ਗਏ। ਫਿਰ ਕਹਿਣ ਲੱਗੇ ਵੀ ਤੂੰ ਜਦੋਂ ਘਰੇ ਚੱਲਿਆ ਸੀ ਤਾਂ ਉਦੋਂ ਇੱਛਾ ਕੀਤੀ ਸੀ ਵੀ ਭਗਤੀ ਕਰਕੇ ਉਸ ਪਦਵੀ 'ਤੇ ਪੁੱਜੋ ਜਿੱਥੇ ਮੇਰਾ ਦਾਦਾ ਪੜਦਾਦਾ ਨਹੀਂ ਪੁੱਜਿਆ ਹੈ। ਲੈ ਵੀ ਉਸ ਅਹੁਦੇ 'ਤੇ ਪੁੱਜੇਂਗੇ ਜਿੱਥੇ ਦਾਦਾ ਪੜਦਾਦਾ ਤੂੰ ਅਟੱਲ ਪਦਵੀ 'ਤੇ ਪਹੁੰਚੇਗਾ। ਇੱਥੇ ਵੀ ਹੁਣ 36,000 ਵਰ੍ਹਾ ਤੂੰ ਰਾਜ ਭਾਗ ਕਰਨ ਵਾਲੇ ਕਰ ਮੇਰੀ ਭਗਤੀ। ਇਸ ਤਰ੍ਹਾਂ ਫਿਰ ਉਹ ਹੱਠ ਕਰਕੇ ਧਰੋਂ ਘਰੋਂ ਚੱਲਿਆ ਸੀ। ਮਹਾਰਾਜ ਕਹਿੰਦੇ ਵੀ ਫਕੀਰੋ ਅਸਲੀ ਸ੍ਰੇਸ਼ਟ ਹੱਠ ਤਾਂ ਉਹ ਸੀ ਜਿਹੜਾ ਧਰੋਂ ਨੇ ਕਹਿੰਦੇ ਸਰੀਰ ਧਾਰਨ ਕੀਤਾ। ਇੱਕ ਵਾਰੀ ਘਰੋਂ ਨਿਕਲਿਆ ਹੱਠ ਧਾਰ ਕੇ, ਜਿੰਨਾ ਚਿਰ ਉਹ ਬੰਦਗੀ ਕਰਕੇ ਪ੍ਰਾਪਤ ਨਹੀਂ ਨਾ ਕਰ ਸਕਿਆ, ਉਹਨਾਂ ਚਿਰ ਘਰ ਵੱਲ ਪੈਰ ਨਹੀਂ ਪਾਇਆ, ਮੂੰਹ ਨਹੀਂ ਕੀਤਾ ਉਸਨੇ। ਸੋ ਗ੍ਰਸਤ ਜੋ ਆਦਮ ਕੀਆ। ਅਸਲੀ ਜਿਹੜਾ ਗ੍ਰਸਤਾ ਧਰਮ ਸੀ ਉਹ ਕਹਿੰਦੇ ਉਹ ਸੀ ਜਿਹੜਾ ਆਦਮ ਨਾਮ ਦੇ ਰਾਜੇ ਨੇ ਬਲੀ ਨੇ ਗ੍ਰਹਿਣ ਕੀਤਾ ਸੀ। ਮੁਸਲਮਾਨਾਂ ਵਿੱਚ ਇੱਕ ਇਬਰਾਹੀਮ ਨਾਮ ਦਾ ਅਦਹਮ ਪਾਤਸ਼ਾਹ ਹੋਇਆ, ਅਤੇ ਫਿਰ ਉਹ ਬਲੀ ਵੀ ਹੋਇਆ। ਜਾਣੀ ਜਿਹੜਾ ਖੁਦਾ ਦੀ ਪ੍ਰਾਪਤੀ ਕਰ ਲਵੇ ਯਤਨ ਕਰਕੇ, ਸਾਧਨ ਕਰਕੇ, ਉਹਨੂੰ ਬਲੀ ਕਿਹਾ ਜਾਂਦਾ ਮੁਸਲਮਾਨਾਂ ਵਿੱਚ। ਜਿਹਦੇ ਅੰਦਰ ਤਾਕਤ ਆ ਜਾਏ, ਕੋਈ ਕਰਾਮਾਤ ਸ਼ਕਤੀ ਆ ਜਾਏ, ਉਹਨੂੰ ਔਲੀਆ ਕਹਿ ਦਿੰਦੇ ਆ। ਜਿਵੇਂ ਸਾਡੇ ਵਿੱਚ ਜਿਹੜਾ ਕੋਈ ਪਰਮੇਸ਼ਰ ਨੂੰ ਪ੍ਰਾਪਤ ਕਰ ਲਏ ਉਹਨੂੰ ਕਹਿੰਦੇ ਇਹ ਜੀ ਬ੍ਰਹਮ ਗਿਆਨੀ ਹੈ। ਇਸ ਤਰ੍ਹਾਂ ਕਿਸੇ ਨੂੰ ਕਹਿ ਦਿੰਦੇ ਸੰਤ, ਕਿਸੇ ਨੂੰ ਸਾਧੂ ਕਹਿ ਦਿੰਦੇ, ਕਿਸੇ ਨੂੰ ਭਗਤ, ਕਿਸੇ ਨੂੰ ਰੱਬ ਦਾ ਰੂਪ, ਉਹ ਤੱਤ ਬੇਤਾ, ਬ੍ਰਹਮ ਬੇਤਾ। ਇਹ ਮੁਸਲਮਾਨਾਂ ਵਿੱਚ ਕਿਸੇ ਨੂੰ ਔਲੀਆ, ਕਿਸੇ ਨੂੰ ਬਲੀ। ਇਸ ਤਰ੍ਹਾਂ ਉਹਨਾਂ ਦੇ ਥੋੜ੍ਹਾ ਥੋੜ੍ਹਾ ਬੰਦਗੀ ਕਰਨ ਕਰਕੇ, ਕਿਰਿਆ ਕਰਕੇ ਵੱਖਰਾ ਵੱਖਰਾ ਨਾਂ ਹੈ। ਇੱਥੇ ਕਹਿੰਦੇ ਵੀ ਜਿਹੜਾ ਉਹ ਗ੍ਰਸਤਾ ਧਰਮ ਉਹ ਹੀ ਹੈ ਜਿਹੜਾ ਅਦਹਮ ਪਾਤਸ਼ਾਹ ਰਾਜੇ ਨੇ ਗ੍ਰਹਿਣ ਕੀਤਾ ਸੀ। ਇਹ ਵੀ ਖੁਦਾ ਦੀ ਪ੍ਰਾਪਤੀ ਕਰਨ ਵਾਸਤੇ ਰਾਜ ਭਾਗ ਛੱਡ ਕੇ ਬੱਚੇ ਨੂੰ ਬਿਠਾ ਕੇ ਗੱਦੀ 'ਤੇ ਅਤੇ ਫਕੀਰਾਂ ਦੀ ਸੰਗਤ ਕਰਨ ਲੱਗ ਪਿਆ ਸੀ। ਪਾਤਸ਼ਾਹ ਰਾਜਾ ਅਦਹਮ ਇਬਰਾਹੀਮ ਜੀ ਦਾ ਨਾਂ ਸੀ। ਇਸ ਤਰ੍ਹਾਂ ਕਹਿੰਦੇ ਫਿਰ ਜੰਗਲ ਵਿੱਚ ਰਹਿ ਰਿਹਾ ਸੀ ਅਤੇ ਬੰਦਗੀ ਘੱਲ ਨਾ ਕਰ ਰਿਹਾ ਸੀ ਖੁਦਾ ਦੀ ਪ੍ਰਾਪਤੀ ਵਾਸਤੇ। ਅਤੇ ਇਸ ਤਰ੍ਹਾਂ ਖੁਦਾ ਦੇ ਨਾਲ ਇਹਦਾ ਅਥਾਹ ਪ੍ਰੇਮ ਪਿਆਰ ਪੈ ਗਿਆ। ਇੱਕ ਵਾਰੀ ਇਹਦਾ ਜਿਹੜਾ ਪੁੱਤਰ ਹੈ ਇਹ ਆਪਣੀ ਪਤਨੀ ਨੂੰ ਨਾਲ ਲੈ ਕੇ, ਇਹ ਆਪਣੇ ਜਿਹੜੇ ਬੱਚੇ ਆ, ਪਰਿਵਾਰ, ਹੋਰ ਫੌਜਾਂ ਹੈ, ਉਹਨੂੰ ਨਾਲ ਲੈ ਕੇ ਪਿਤਾ ਇਹਨੂੰ ਮਿਲਣ ਵਾਸਤੇ ਆਇਆ। ਜਦੋਂ ਆਇਆ ਇਹ ਪਾਤਸ਼ਾਹ ਨੇ ਅਤੇ ਉਹ ਬੱਚੇ ਨੂੰ ਗੁਲਬੱਕੜੀ ਵਿੱਚ ਚੁੱਪੀ ਵਿੱਚ ਲੈ ਲਿਆ, ਜਾਣੀ ਪਿਆਰ ਜਿਹਾ ਕੀਤਾ। ਅਤੇ ਉੱਪਰੋਂ ਆਕਾਸ਼ਵਾਣੀ ਹੋਈ, ਕਹਿੰਦੇ ਵੀ ਅਦਮ ਤੂੰ ਇਹ ਦੋ ਤਰ੍ਹਾਂ ਦੇ ਪਿਆਰ ਜੇ ਕਰਦਾ, ਨਾਲੇ ਮੇਰੇ ਨਾਲ ਵੀ ਕਰਦਾ, ਨਾਲੇ ਇਹਦੇ ਵੀ। ਫਿਰ ਉਸੇ ਵੇਲੇ ਹੱਥ ਜੋੜ ਕੇ ਕਿਹਾ, ਕਹਿੰਦਾ ਮਹਾਰਾਜ ਜਿਹੜਾ ਪਿਆਰ ਤੁਹਾਡੇ ਨਾਲੋਂ ਵਿਛੋੜੇ ਨਾ, ਭਾਵੇਂ ਬੱਚੇ ਦਾ ਹੋਵੇ ਭਾਵੇਂ ਹੋਰ ਕਿਸੇ ਦਾ ਹੋਵੇ, ਉਹਦੀ ਤਾਂ ਜਾਨ ਹੀ ਲੈ ਲੈ ਤੂੰ। ਕਹਿੰਦੇ ਹਾਂ ਵੀ ਤੇਰਾ ਤੇਰਾ ਠੀਕ ਪਿਆਰ ਹੈ, ਜਿਹੜਾ ਇੱਧਰ ਨਹੀਂ ਖੁਦਾ ਦੇ ਨਾਲ ਪਿਆਰ ਨਾ ਟੁੱਟੇ, ਬਾਕੀ ਭਾਵੇਂ ਕੁਝ ਹੋ ਜਾਏ। ਸੋ ਰਿਸ਼ਤਾ ਧਰਮ ਵਿੱਚ ਰਹਿ ਕੇ ਬੱਚੇ ਦਾ ਪਿਆਰ ਛੱਡਣਾ ਅਤੇ ਖੁਦਾ ਨਾਲ ਪਿਆਰ ਕਰਨਾ ਬਹੁਤ ਔਖੀ ਗੱਲ ਹੈ। ਇਹ ਅਦਹਮ ਵਿਵਹਾਰੀ ਅੰਦਾਜ਼ੇ ਨੇ। ਗ੍ਰਿਸ਼ਤਾ ਸ਼ਰਮ ਵਿੱਚ ਰਹਿੰਦਿਆਂ ਹੋਇਆਂ ਫਿਰ ਬੱਚਿਆਂ ਦਾ ਪਿਆਰ ਛੱਡ ਕੇ ਖੁਦਾ ਨਾਲ ਪਿਆਰ ਕੀਤਾ, ਜਿਸ ਕਰਕੇ ਇੱਥੇ ਦ੍ਰਿਸ਼ਟਾਂਤ ਦੇ ਕਹਿੰਦੇ ਗ੍ਰਿਸ਼ਤਾ ਧਰਮ ਵਿੱਚ ਜਿਹੜਾ ਗ੍ਰਿਸ਼ਤਪਣਾ ਹੈ, ਉਹ ਜਿਹੜਾ ਅਦਹਮ ਨਾਮ ਦਾ ਇਬਰਾਹੀਮ ਬਲੀ ਪਾਤਸ਼ਾਹ ਹੋਇਆ, ਉਹ ਅਸਲੀ ਹੈ। ਸੀ ਜੋਗ ਸੋਈ ਜੋ ਗੋਰਖ ਲਿਆ, ਕਹਿੰਦੇ ਜਿਹੜਾ ਜੋਗ ਹੈ ਉਹ ਅਸਲੀ ਸੇਠ ਜਿਹੜਾ ਗੋਰਖਨਾਥ ਨੇ ਲਿਆ। ਅਤੇ 12 ਸਾਲ ਤੱਕ ਨਹੀਂ ਗੋਰਖਨਾਥ ਸੁੱਤਾ ਸੀ। ਹੈ ਇਨਸਾਨ ਦੁਨੀਆਂ ਵਿੱਚ ਜਿਹੜਾ 12 ਸਾਲ ਨਾਲ ਜੋ ਸੋਵੇ ਅਤੇ ਯੋਗਾ ਅਭਿਆਸ ਕਰੀ ਜਾਵੇ, ਜਿੰਨਾ ਚਿਰ ਸਾਰੀ ਕਿਰਿਆ ਪੂਰੀ ਨਹੀਂ ਹੋ ਗਈ ਉਨ੍ਹਾਂ ਚਿਰ ਗੋਰਖਨਾਥ ਸੁੱਤਾ ਨਹੀਂ ਹੈ। ਇਸ ਕਰਕੇ ਕਹਿੰਦੇ ਵੀ ਜਿਹੜਾ ਉਹ ਅਸਲੀ ਯੋਗ ਸੀ ਜਿਹੜਾ ਗੋਰਖਨਾਥ ਨੇ ਧਾਰਨ ਕਰ ਲਿਆ, ਜੋ ਉਪਦੇਸ਼ ਲਿਆ, ਜਿੰਨਾ ਚਿਰ ਉਹ ਕਮਾਈ ਕਰਕੇ ਉੱਥੇ ਪੂਰਾ ਨਹੀਂ ਪੁੱਜ ਗਿਆ, ਉਨ੍ਹਾਂ ਚਿਰ ਉਹਨੇ ਛੱਡਿਆ ਨਹੀਂ। ਇਸ ਨਾ ਤਿਆਗਨ ਸੋਏ ਜੋ ਭਰਥਰ ਕੀਨੋ, ਅਸਲੀ ਤਿਆਗ ਉਹ ਹੈ ਜਿਹੜਾ ਕਹਿੰਦੇ ਭਰਥਰੀ ਨਾਲ ਨੇ ਤਿਆਗ ਕੀਤਾ ਸੀ। ਉਸ ਘਰ ਦੇ ਵਿੱਚ 100 ਰਾਣੀ ਅਤੇ ਪਟਰਾਣੀ ਸੀ। ਜਦੋਂ ਇੱਕ ਵਾਰੀ ਛੱਡਤਾ ਉਹ ਪਟਰਾਣੀ ਦੀ ਦੇਖ ਕੇ ਮਾੜੀ ਕਿਰਿਆ ਵੀ ਵਿੱਚੇ ਮੌਤ ਨਾਲ ਫਿਰੀ ਜਾਂਦੀ ਹੈ, ਵਿੱਚੇ ਉਹ ਬੇਸਬਾ ਹੋਰ ਪਾਸੇ ਪੁੱਠੇ ਪਾਸੇ ਫਿਰੀ ਜਾਂਦੀ ਹੈ। ਕਹਿੰਦੇ ਕਹਿੰਦੇ ਝੂਠਾ ਧੰਦ ਹੈ। ਉਹ ਐਸਾ ਤਿਆਗ ਭਰਥਰੀ ਨੇ ਕੀਤਾ ਅਤੇ ਮੁੜ ਕੇ ਉੱਧਰ ਝਾਕਿਆ ਨਹੀਂ। ਭਰਥਰੀ ਵੈਰਾਗ ਸਤਿਕ ਇੱਕ ਪੁਸਤਕ ਹੈ, ਉਹ ਬੜੀ ਗਜਬ ਦੀ ਪੁਸਤਕ ਹੈ, ਪੜ੍ਹਨ ਯੋਗ ਹੈ, ਵਿਚਾਰਨ ਯੋਗ ਹੈ, ਸੁਣਨ ਯੋਗ ਹੈ। ਬੜੇ ਉਹਦੇ ਬਹੁਤ ਸ੍ਰੇਸ਼ਠ ਵਿਚਾਰ ਹੈ ਉਸ ਪੁਸਤਕ ਵਿੱਚ। ਇਸ ਤਰ੍ਹਾਂ ਕਹਿੰਦੇ ਅਸਲੀ ਤਿਆਗ ਉਹ ਹੈ ਜਿਹੜਾ ਭਰਥਰੀ ਨਾਥ ਨੇ ਕੀ ਧਾਰਨ ਕੀਤਾ ਸੀ। ਸੋ ਤਪ ਜਨਕ ਜਾਹਿ ਮਨ ਭਿੰਨੋ, ਇਸ ਤਰ੍ਹਾਂ ਦਾ ਕਹਿੰਦੇ ਉਹ ਜਨਕ ਰਾਜ ਤਪ, ਉਹ ਤਪ ਸੀ ਅਸਲੀ ਜਿਹੜਾ ਜਨਕ ਰਾਜੇ ਦੇ ਮਨ ਦੇ ਵਿੱਚ ਵੀ ਸੀ। ਇੱਕ ਪਾਸੇ ਤੇਲ ਦਾ ਕੜਾਹਾ ਤਪ ਰਿਹਾ, ਦੂਜੇ ਪਾਸੇ ਰਾਣੀਆਂ ਮਹਾਰਾਣੀਆਂ ਪੈਰ ਝੱਸ ਰਹੀਆਂ ਮਟਣੀਆਂ, ਅਤੇ ਦੋਹਾਂ ਵਿੱਚ ਉਹਦਾ ਸਮਾਨ ਸੀ ਬਿਰਤੀ। ਕੜਾਹੇ ਵੱਲੀ ਵੀ ਨਹੀਂ ਬਿਰਤੀ ਆਉਂਦੀ, ਉੱਧਰ ਜਿਹੜੀਆਂ ਉਹ ਰਾਣੀਆਂ ਚਰਨ ਝਾਸੀਆਂ ਉੱਧਰ ਨਹੀਂ ਤਪ, ਉੱਧਰ ਜਿੱਧਰ ਤਪੱਸਿਆ ਵਿੱਚ ਉਹਦੀ ਬਿਰਤੀ ਟਿੱਕੀ ਹੈ, ਤਪ ਕਰਨ ਵਿੱਚ ਲੀਨ, ਜਾਣੀ ਬੰਦਗੀ ਵਿੱਚ ਲੀਨ ਹੈ ਜਨਕ ਰਾਜਾ। ਇਸ ਕਰਕੇ ਇੱਥੇ ਕਹਿੰਦੇ ਅਸਲੀ ਤਪ ਹੋਰ ਸੀ ਜਿਹੜਾ ਜਨਕ ਰਾਜੇ ਦੇ ਮਨ ਦੇ ਵਿੱਚ ਸੀ, ਜਿਸ ਨੇ ਦੋਹਾਂ ਵਿੱਚੋਂ ਉੱਪਰ ਉੱਠ ਕੇ ਤਪ ਕਰ ਰਿਹਾ ਸੀ। ਹੈ ਸੰਗਰਾਮ ਜੋ ਦਹਿ ਸਿਰ ਲੜਿਓ, ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਕੋਈ ਜੰਗ ਯੁੱਧ ਹੈ ਉਹ ਕਹਿੰਦੇ ਉਹ ਪੂਰਾ ਸੀ ਜੰਗ ਯੁੱਧ ਜਿਹੜਾ ਕਹਿੰਦੇ ਰੋਣ ਨੇ ਕੀਤਾ ਸੀ। ਰੋਣ ਵਰਗਾ ਜੰਗ ਕਰਨ ਵਾਲਾ ਨਹੀਂ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਵੀ ਉਹ ਜੰਗ ਕਰਨ ਤੋਂ ਪਹਿਲਾਂ ਕਹਿੰਦੇ ਜਿੰਨੇ ਮਾਸਾਹਾਰੀ ਜੀਵ ਸੀ ਉਹਨਾਂ ਨੂੰ ਇਹਨੇ ਰੋਣ ਨੇ ਕਹਿਤਾ, ਕਹਿੰਦੇ ਵੀ ਜੇ ਮੈਂ ਜੰਗ ਯੁੱਧ ਵਿੱਚ ਮਰ ਵੀ ਜਾਵਾਂ ਨਾ, ਮੇਰਾ ਮਾਸ ਮੂਹ ਜਾਂ ਤੋੜ ਕੇ ਕਹਿੰਦੇ ਇੱਧਰ ਲੰਕਾ ਵੱਲ ਨੂੰ ਨਹੀਂ ਜਾਣਾ, ਪਿੱਛੇ ਨਹੀਂ ਜਾਣਾ, ਕਿੱਧਰ ਜਿੱਧਰ ਰਾਮ ਹੋਵੇ ਕਿਤੇ ਉੱਧਰ ਨੂੰ ਲਿਜਾਣਾ ਮਾਸ ਮੇਰਾ। ਇਹੋ ਜਿਹਾ ਸੀ ਰੋਣ ਹਟ ਜਿਹਦੀ, ਕਹਿੰਦੇ ਇਹ ਆ ਜੰਗ ਯੁੱਧ ਵੀ ਮਰ ਵੀ ਜਾਵੇ ਅਤੇ ਵੀ ਜਿਹੜੇ ਮਾਸਾਹਾਰੀ ਜੀਵ ਹੈ ਉਹ ਵੀ ਕਹਿੰਦੇ ਜਿਹੜੇ ਮਾਸ ਦੇ ਟੁਕੜੇ ਜੇ ਵੱਢ ਕੇ ਖਾਣ ਕੇ ਅੱਡਾ ਆਕਾਸ਼ ਨੂੰ ਉੱਡਣ, ਕਹਿੰਦੇ ਉੱਧਰ ਜਿੱਧਰ ਰਾਮ ਆਵੇ ਨਾ ਉੱਧਰ ਨੂੰ ਜਾਣਾ ਮਾਸ ਦੇ ਟੁਕੜੇ ਜਾ ਕੇ, ਇੱਧਰ ਪਿੱਛੇ ਨੂੰ ਲੰਕਾ ਵੱਲ ਨੂੰ ਨਹੀਂ ਆਉਣਾ ਹੈ। ਇਹ ਕਹਿੰਦੇ ਐਸਾ ਜੰਗ ਯੁੱਧ ਹੈ ਜਿਹੜਾ ਰਾਵਣ ਨੇ ਕੀਤਾ ਸੀ, ਪਿੱਛੇ ਨਹੀਂ ਹਟਿਆ ਸੀ। ਸੋ ਵਿਯੋਗ ਜੋ ਰਗਪਤ ਕਰਿਓ, ਅਸਲੀ ਵਿਯੋਗ ਸੀ ਵਿਛੋੜਾ ਸੀ ਜਿਹੜਾ ਰਾਮ ਜੀ ਨੇ ਧਾਰਨ ਕੀਤਾ ਸੀ, ਜਾਣੀ ਇੰਨਾ ਸਰੀਰ ਤਪ ਗਿਆ ਸੀ ਵਿਛੋੜੇ ਵਿੱਚ, ਜੇ ਉਹ ਕਿਸੇ ਪਾਣੀ ਵਿੱਚ ਵੀ ਇਸ਼ਨਾਨ ਕਰਦੇ ਪਾਣੀ ਗਰਮ ਹੋ ਜਾਂਦਾ ਮੱਛੀਆਂ ਮਰਦੀਆਂ ਸੀ। ਇਸ ਤਰ੍ਹਾਂ ਇਹ ਹੋਰ ਮੈਣ ਵਗੈਰਾ ਦੇ ਵਿੱਚ ਲਿਖਿਆ ਹੈ ਵੀ ਵਿਛੋੜੇ ਦੇ ਦੁੱਖ ਕਰਕੇ ਇੰਨਾ ਰਾਮ ਜੀ ਦਾ ਸਰੀਰ ਤਪਿਆ ਰਹਿੰਦਾ ਗਰਮ ਰਹਿੰਦਾ ਸੀ, ਜਿਸ ਨਦੀ ਸਰੋਵਰ 'ਚ ਚਲੇ ਪਾਣੀ ਗਰਮ ਹੋ ਜਾਂਦਾ ਅਤੇ ਉਹ ਜਲ ਜੰਤੂਆਂ ਨੂੰ ਦੁੱਖ ਹੁੰਦਾ। ਇਸ ਕਰਕੇ ਕਹਿੰਦੇ ਉਹ ਅਸਲੀ ਵਿਛੋੜਾ ਸੀ ਜੋ ਰਾਮ ਜੀ ਨੇ ਧਾਰਨ ਕੀਤਾ ਸੀ। ਸੋ ਸੰਨਿਆਸ ਦੱਤ ਔਰ ਧਾਰਾ, ਅਸਲੀ ਕਹਿੰਦੇ ਸੰਨਿਆਸ ਪੁਣਾ ਸੀ, ਤਿਆਗ ਪੁਣਾ ਸੀ ਜਿਹੜਾ ਦੱਤਾਤਰੇ ਨੇ ਧਾਰਨ ਕੀਤਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਐਸਾ ਸੰਨਿਆਸ ਐਸਾ ਤਿਆਗ ਵੀ 24 ਗੁਰੂ ਧਾਰਨ ਕੀਤੇ ਉਹਨੇ, ਜਿੱਥੇ ਜਿੱਥੇ ਵੀ ਉਹ ਤਿਆਗ ਕਰਕੇ ਵਿਚਰਦਾ ਰਿਹਾ, ਜਿੱਥੋਂ ਵੀ ਕੋਈ ਕਿਰਿਆ ਕਰਦਾ ਦੇਖਿਆ ਉੱਥੋਂ ਹੀ ਉਹਨੇ ਗੁਣ ਗ੍ਰਹਿਣ ਕਰ ਲਿਆ। ਬਗਲੇ ਨੂੰ ਅੱਖਾਂ ਜੀਆਂ ਮੀਚੀ ਨਦੀ ਦੇ ਕਿਨਾਰੇ ਦੇਖ ਕੇ ਮਨ ਨੂੰ ਕਹਿਣ ਲੱਗਾ ਵੀ ਜੇ ਤੂੰ ਉਹਦੀ ਪ੍ਰਾਪਤੀ ਕਰਨੀ, ਜਿਵੇਂ ਇਹ ਇੱਕ ਪੈਰ ਦੇ ਭਾਰ ਧਿਆਨ ਲਈ ਖੜਾ ਲਾ, ਐਂ ਲਾਉਣਾ ਪਊ ਤੈਨੂੰ ਧਿਆਨ ਉਹਦੇ ਵਿੱਚ। ਉੱਥੋਂ ਸਿੱਖਿਆ ਲੈ ਲਈ, ਜ਼ਿਮੀਂਦਾਰ ਹਲ ਪਾਉਂਦਾ ਹੈ ਤੜਕੇ 2:30 ਵਜੇ ਅਤੇ ਨਾਲੇ ਕਲਦਾ ਉੱਚੀ ਉੱਚੀ ਕਲੀਆਂ ਗਾਉਂਦਾ ਹੈ। ਫਿਰ ਮਨ ਨੂੰ ਕਹਿੰਦਾ ਵੀ ਇਹ ਹੈ, ਜੇ ਤੂੰ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਵੇਖ ਲਾ, ਨਾਲੇ ਹਲ ਪਾਉਣ ਚਲੀ, ਨਾਲੇ ਕਲੀਆਂ ਗਾਉਂਦਾ, ਨਾਲੇ ਪਤਾ ਹੀ ਨਹੀਂ ਵੀ ਕੌਣ ਆਉਂਦਾ ਕੌਣ ਜਾਂਦਾ ਇਹਨੂੰ, ਵੀ ਆਪਣੇ ਕੰਮ ਵਿੱਚ ਅਤੇ ਆਪਣੇ ਗਾਉਣ ਵਿੱਚ ਲੀਨ ਹੈ ਇਹ ਮਨਾ। ਜੇ ਤੂੰ ਉਹਨੂੰ ਪ੍ਰਾਪਤ ਕਰਨਾ ਇਹਦੇ ਵਾਂਗੂ ਤੈਨੂੰ ਕਰਨਾ ਪਊਗਾ, ਇਹ ਤੋਂ ਲੈ ਲਾ ਸਿੱਖਿਆ ਮਨਾ। ਐਂ ਨਾਲੇ ਹੱਥੀਂ ਕਿਰਿਆ ਕਰ, ਨਾਲੇ ਤੂੰ ਉਹਦੇ ਰੱਬ ਦੇ ਗੁਣ ਗਾ, ਇਹ ਗਾ ਰਿਹਾ। ਇਸ ਤਰ੍ਹਾਂ ਇੱਕ ਪਤਵਰਤਾ ਇਸਤਰੀ ਹੈ, ਨਾਲੇ ਉਹ ਚਰਖਾ ਕੱਤੀ ਜਾਂਦੀ, ਸੂਤ ਕੀਤੀ ਜਾਂਦੀ ਹੈ, ਅਤੇ ਨਾਲੇ ਆਪਣੇ ਮਾਲਕ ਦਾ ਧਿਆਨ ਹੈ ਵੀ ਆਊਗਾ ਉਹਦੇ ਵਾਸਤੇ ਬੰਦੋਬਸਤ ਉਹਦੇ ਕੋਲ ਦੀ ਨਿਕਲ। ਅਸਕਹਿ ਬੰਦਹਿ ਬਾਰੰਬਾਰ, ਇਸ ਤਰ੍ਹਾਂ ਮੁਲਤਾਨ ਦੇ ਪੀਰ ਮਹਾਰਾਜ ਦੀ ਸਿਵਰ ਸਲਾਘਾ ਕਹਿ ਕੇ ਮੁੜ ਮੁੜ ਕੇ ਮੱਥੇ ਟੇਕ ਰਹੇ ਹਨ। ਬਹੁ ਪ੍ਰਕਾਰ ਕੀ ਉਸਤਤ ਕਰਕੇ, ਕਿਉਂ ਪੀਰਾਂ ਨੇ ਬਹੁਤ ਢੰਗਾਂ ਨਾਲ ਸਤਿਗੁਰੂ ਦੀ ਉਸਤੀ ਕੀਤੀ ਤੇ ਕਰਕੇ, ਸੇਵਕ ਭਏ ਹਰਖ ਔਰ ਭਰ ਕੇ, ਤੇਰੇ ਦੇ ਵਿੱਚ ਖੁਸ਼ੀ ਨਾਲ ਭਰੇ ਗੁਰੂ ਮਹਾਰਾਜ ਦੇ ਸਿੱਖ ਸਜ ਗਏ ਹਨ। ਦੋਹਰਾ ਕਰੁਣਾ ਨਿਧ ਬੋਲੇ ਬਹਰ, ਉਸ ਤੋਂ ਬਾਅਦ ਜੋ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਫਿਰ ਬੋਲੇ ਨਾ ਪੀਰਾਂ ਤਾਈ, ਚੇਤਹ ਨਾਮ ਖੁਦਾਏ, ਦੇਵੀ ਤੁਸੀਂ ਜਿਹੜਾ ਖੁਦਾ ਦਾ ਨਾਮ ਹਮੇਸ਼ਾ ਯਾਦ ਕਰਿਆ ਕਰੋ, ਸਿਮਰਿਆ ਕਰੋ, ਬੁਜ਼ੁਰਗ ਕੀ ਸੰਗਤ ਕਰੋ, ਜਿਹੜੇ ਕੋਈ ਬਜ਼ੁਰਗ ਲੋਕ ਆਵਤ ਮਹਾਨ ਉੱਚੀ ਅਕਲਮਤ ਵਾਲੇ ਉਹਨਾਂ ਦੀ ਸੰਗਤ ਕਰਿਆ ਕਰੋ। ਲਾਹ ਸਰਬ ਸੁਖ ਪਾਏ, ਇਸ ਤਰ੍ਹਾਂ ਵੀ ਸੰਸਾਰ ਵਿੱਚ ਰਹਿੰਦੇ ਵੀ ਤੁਸੀਂ ਸਾਰੇ ਸੁਖ ਪ੍ਰਾਪਤ ਕਰ ਲਓਗੇ, ਅੱਗੇ ਵੀ ਜਾ ਕੇ ਸਾਰੇ ਸੁਖ ਪਾ ਲਓਗੇ। ਚੌਪਈ ਸਾਹਿਬ ਭੈ ਰੱਖ ਮਨ ਮਾਹੀ, ਬਾਕੀ ਵੀ ਜਿਹੜਾ ਆਪਣਾ ਮਾਲਕ ਖੁਦਾ ਰੱਬ ਹੈ ਉਹਦਾ ਮਨ ਵਿੱਚ ਤੁਸੀਂ ਭੈ ਰੱਖਣਾ, ਆਦਰ ਰੱਖਣਾ। ਵਿਸ਼ੇ ਵਾਸ਼ਨਾ ਮਨ ਹੋਏ ਨਾਹੀ, ਖੁਦਾ ਦਾ ਭੈ ਰੱਖੋਗੇ ਮਨ ਵਿੱਚ ਫਿਰ ਵਿਸ਼ਿਆਂ ਦੀਆਂ ਵਾਸ਼ਨਾ ਮਨ ਦੇ ਅੰਦਰ ਨਹੀਂ ਫੁਰਨਗੀਆਂ। ਸਤ ਸੰਗਤ ਨਰ ਕਰ ਹੈ ਜਬ ਹੀ, ਪੀਰੋ ਜਿਹੜਾ ਮਨੁੱਖ ਚੰਗੀ ਸਤ ਦੀ ਸੰਗਤ ਕਰਦਾ, ਗਤ ਸੁਖੈਨ ਹੋਇ ਪ੍ਰਾਪਤ ਤਬ ਹੀ, ਉਸ ਮਨੁੱਖ ਦੀ ਜਿਹੜੀ ਕਲਿਆਣ ਹੈ ਮੁਕਤੀ ਹੈ ਸੌਖੇ ਢੰਗ ਨਾਲ ਹੀ ਹੋ ਜਾਂਦੀ ਹੈ। ਸੁਣ ਕੇ ਸਰਬ ਪੀਰ ਭੇ ਠਾਂਡੇ, ਉਹ ਗੁਰੂ ਮਹਾਰਾਜ ਤੋਂ ਸੁਣ ਕੇ ਸਤਿਕਾਰ ਵਜੋਂ ਸਾਰੇ ਪੀਰ ਉੱਠ ਕੇ ਖੜਿਆ ਹੋ ਗਏ। ਬੰਧਨ ਕਰ ਹੈ ਪ੍ਰੇਮ ਬਹੁ ਵਾਢੇ, ਬਹੁਤ ਪ੍ਰੇਮ ਪਿਆਰ ਅੰਦਰ ਭਰਿਆ, ਵਾਰ ਵਾਰ ਗੁਰੂ ਮਹਾਰਾਜ ਨੂੰ ਨਮਸ਼ ਸ਼ਿਕਾਰਾਂ ਕਰਦੇ ਹੈ। ਮਿਲ ਕੇ ਭੇ ਅਧਕਾਇ ਪ੍ਰਸੰਨ, ਗੁਰੂ ਨਾਨਕ ਸਾਹਿਬ ਜੀ ਨੂੰ ਮਿਲ ਜੁੜ ਕੇ ਬਹੁਤ ਹੀ ਪ੍ਰਸੰਨ ਹੋਏ ਹਨ। ਕਹੇ ਗੁਰੂ ਨਾਨਕ ਤੁਮ ਧਨ, ਸਾਰੇ ਮੁਲਤਾਨ ਦੇ ਪੀਰ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ ਧਨ ਹੋ, ਤਿੰਨ ਤੇ ਬੇਦਾ ਹੋਏ ਸੁਖਦਾਈ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਵਿਦਿਆ ਹੋ ਕੇ, ਗਮ ਨੇ ਮੰਦ ਮੰਦ ਪਗ ਜਾਈ। ਇਸ ਤਰ੍ਹਾਂ ਹੌਲੀ ਹੌਲੀ ਸਹਿਜ ਸਹਿਜ ਚਰਨਾਂ ਨਾਲ ਚਲੇ ਜਾਂਦੇ ਅੱਗੇ ਨੂੰ। ਸ੍ਰੀ ਅੰਗਦ ਸੁਣੀਏ ਤੇ ਕਾਲਾ, ਹਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਸੁਣੀਏ, ਉਸ ਸਮੇਂ ਮੈਂ ਬੂਝੇ ਤਬ ਦੀਨ ਦਿਆਲਾ। ਗੁਰੂ ਮਹਾਰਾਜ ਰਸਤੇ ਵਿੱਚ ਅੱਗੇ ਜਾ ਰਹੇ, ਜਾਂਦਿਆਂ ਜਾਂਦਿਆਂ ਮੈਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਜੀ ਨੂੰ ਪੁੱਛ ਲਿਆ। ਇਨਕੇ ਬਿਖੈ ਪੀਰ ਜੋ ਨੀਕਾ, ਜਿਹੜੇ ਮੁਲਤਾਨ ਦੇ ਬਹੁਤੇ ਪੀਰ ਸੀ, ਇਹਨਾਂ ਵਿੱਚੋਂ ਸਭ ਤੋਂ ਚੰਗਾ ਜਿਹੜਾ ਪੀਰ ਹੈ। ਸੁਣ ਬੋਲੇ ਬੇਦੀ ਕੁਲ ਟੀਕਾ, ਕਿਹੜਾ ਹੈ ਮਹਾਰਾਜ? ਬੇਦੀਆਂ ਦੇ ਕੁਲ ਦੇ ਟਿੱਕਾ ਰੂਪ ਸੁਣ ਕੇ ਮੈਂ ਤੇ ਉਹ ਬੋਲੇ ਸੀ। ਸਮਸਤ ਅਬਰੇਜ ਨਾਮ ਹੈ ਜਿਹ ਕੋ, ਇਹ ਵੀ ਭਾਈ ਬਾਲਾ ਜਿਸ ਪੀਰ ਦਾ ਨਾਂ ਸਮਸਤ ਰੇਜ ਹੈ, ਸਭ ਤੇ ਉੱਚੋ ਪਦ ਹੈ ਤੇਹ ਕੋ। ਕਹਿੰਦੇ ਸੰਸਾਰ ਦੇ ਵਿੱਚ ਅਧਿਆਤਮਵਾਦ ਦੇ ਤੌਰ ਤੇ ਸਭ ਤੋਂ ਉੱਚਾ ਰੁਤਬਾ ਇਹ ਸੰਸਤ ਰੇਜ ਪੀਰ ਦਾ ਹੀ ਹੈ। ਇਸ ਕੋ ਸੁਣੋ ਸਰਬ ਪਰ ਸੰਗਾ। ਹਾਂ ਕਵੀ ਜੀ ਕਹਿੰਦੇ ਆਪਣੇ ਵੱਲੋਂ ਜਾਂ ਭਾਈ ਬਾਲਾ ਜੀ ਕਹਿੰਦੇ, ਲਓ ਇਹਦਾ ਸੰਸਤ ਰੇਜ ਦਾ ਵੀ ਸਾਰਾ ਪ੍ਰਸੰਗ ਸੁਣ ਲਓ। ਜਿਸ ਪ੍ਰਕਾਰ ਭਾ ਮਤੋ ਉਤੰਗਾ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹਦਾ ਮਤ ਹੈ ਬਹੁਤ ਉੱਚਾ ਸੁੱਚਾ ਹੋਇਆ। ਰੂਮ ਵਲਾਇਤ ਜਹਾਂ ਸੋ ਇਹੀ, ਹਾਂ ਇਟਲੀ ਦੇ ਵਿੱਚ ਜਿੱਥੇ ਕਹਿੰਦੇ ਰੂਮ ਦੇਸ਼ ਹੈ, ਪੇਂਜਾ ਤਹਿ ਮਨਸੂਰ ਸੋ ਰਹੀ, ਇਟਲੀ ਵਿੱਚ ਰੂਮ ਦੇਸ਼ ਵਿੱਚ ਇੱਕ ਮਨਸੂਰ ਨਾਮ ਪੇਂਜਾ ਰਹਿੰਦਾ ਸੀ। ਮਿਲਿਓ ਸੰਤ ਕੋ ਤਾਹਿ ਮਹਾਨਾ, ਉਸ ਮਨਹੂਰ ਪੇਂਜੇ ਨੂੰ ਕਹਿੰਦੇ ਬਹੁਤ ਕੋਈ ਮਹਾਨ ਪੁੱਜਿਆ ਹੋਇਆ ਸਾਧੂ ਸੰਤ ਮਿਲ ਗਿਆ। ਸਗਰੋ ਜੀਵ ਭਾਵ ਕੀ ਹਨ, ਸਾਧੂ ਨੇ ਮਿਹਰ ਕਰਕੇ ਉਪਦੇਸ਼ ਦੇ ਕੇ ਮਨਸੂਰ ਪੇਂਜੇ ਦਾ ਜਿੰਨਾ ਜੀਵ ਭਾਵ ਸੀ ਸਾਰਾ ਨਾਸ਼ ਕਰ ਦਿੱਤਾ। ਅਨਲ ਹੱਕ ਬੋਲਿਓ ਬਖਿਆਤਾ, ਜਿਹੜਾ ਇਹ ਕਹਿੰਦੇ ਮਨਸੂਰ ਪੇਂਜਾ ਸੀ ਪ੍ਰਗਟੀ ਅਨਲ ਹੱਕ, ਗਈ ਖੁਦਾ ਏ ਮਈ ਰੰਭਿਓ ਬੋਲਿਆ ਏ। ਜੇ ਉਰ ਤੇ ਭੀ ਦ੍ਵੈਤ ਨਿਪਾਤਾ, ਮਨਸੂਰ ਪੇਂਜੇ ਦੇ ਹਿਰਦੇ ਵਿੱਚੋਂ ਕਹਿੰਦੇ ਜਿਹੜੀ ਦਵੈਤ ਭਾਵ ਬਿਲਕੁਲ ਹੀ ਖਤਮ ਹੋ ਸਕੀ ਹੈ, ਦੂਜਾ ਕੋਈ ਦਿਸਦਾ ਨਹੀਂ, ਉਹ ਹੀ ਦਿਸਦਾ ਵੀ ਮੈਂ ਹੀ ਹਾਂ। ਤੇਹਪੁਰ ਰਹਿਤ ਏਕ ਮੌਲਾਨਾ, ਸੇਰੇ ਉਹ ਸ਼ਹਿਰ ਦੇ ਵਿੱਚ ਇੱਕ ਮੌਲਾਨਾ ਵੀ ਰਹਿੰਦਾ ਜਿੱਥੇ ਮਨਸੂਰ ਪੇਂਜਾ ਰਹਿੰਦਾ ਸੀ। ਤੁਰਕ ਸ਼ਰ੍ਹਾਂ ਮਤ ਚੱਲਣ ਮਹਾਨਾ, ਤੁਰਕਾਂ ਦੀ ਜਿਹੜੀ ਸ਼ਰ੍ਹਾਂ ਦੀ ਮਤ ਸ਼ਰ੍ਹਾਂ ਦਾ ਮਤ ਉਹਦੇ ਵਿੱਚ ਚੱਲਣ ਵਿੱਚ ਬਹੁਤ ਤਕੜਾ ਸੀ ਇਹ ਮੁੱਲਾ। ਅਨਲ ਹੱਕ ਬੋਲਤ ਤੇਹ ਸੁਣਿਓ, ਹੋਏ ਮਨਸੂਰ ਪੇਂਜੇ ਨੂੰ ਅਨਲ ਹੱਕ, ਅਨਲ ਹੱਕ ਬੋਲਦਾ ਜਦੋਂ ਇਹ ਮੁੱਲਾ ਨੇ ਸੁਣਿਆ, ਰਹਿਓ ਹਟਾਏ ਅਧਿਕ ਡਰ ਭਨਿਓ, ਬੜਾ ਡਰ ਦੇ ਨਾਲ ਡਰਦੇ ਲਫ਼ਜ਼ ਕਹੇ ਨੂੰ ਰੋਕ ਰਿਹਾ ਵੀ ਤੂੰ ਅਨਲ ਹੱਕ ਨਹੀਂ ਕਹਿਣਾ। ਜਾ ਕੋ ਇਹ ਵਤ ਪ੍ਰਾਪਤ ਹੋਈ, ਜਿਸ ਪੁਰਸ਼ ਨੂੰ ਕਹਿੰਦੇ ਇਹ ਜਿਹੜੀ ਆਤਮਾ ਪਰਮਾਤਮਾ ਦੀ ਏਕਤਾ ਰੂਪ ਵਸਤੂ ਪ੍ਰਾਪਤ ਹੋ ਗਈ, ਦ੍ਵੈਤ ਭਾਵ ਨਹੀਂ ਰਹੀ ਹੈ। ਡਰ ਕਿਹ ਕੋ ਨਹਿ ਮਾਨਤ ਸੋਈ, ਉਹ ਤਾਂ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਪੈਮਾਨ ਤੇ ਆਨ, ਵੈਸਾ ਗਿਆਨਵਾਨ ਪੁਰਸ਼ ਦਾ ਕਿਸੇ ਦਾ ਕੋਈ ਡਰ ਨੂੰ ਨਹੀਂ ਮੰਨਦਾ ਹੁੰਦਾ। ਕਰਿਓ ਮੁਲਾਨੇ ਬਾਦ ਕਨੇਰਾ, ਇਹ ਮਨਸੂਰ ਪੇਂਜੇ ਨੇ ਮੁਲਾਣੇ ਨੇ ਇਹਦੇ ਨਾਲ ਬੜਾ ਭਾਰੀ ਝਗੜਾ ਰਗੜਾ ਕੀਤਾ। ਨਹਿ ਮਾਨਿਓ ਗਹਿ ਲੀਏ ਬਿਨ ਦੇਰਾ, ਇਹ ਮਨਹੂਰ ਪੇਂਜਾ ਮੰਨਿਆ ਨਾ, ਫਿਰ ਬਿਨਾਂ ਦੇਰੀ ਤੋਂ ਇਹਨੂੰ ਕਹਿੰਦੇ ਫੜ ਲਿਆ। ਸੂਰੀ ਪਰਸੋ ਦੀਨ ਚੜਾਈ, ਮਨਸੂਰ ਪੇਂਜੇ ਨੂੰ ਫੜ ਕੇ ਇਸ ਤਰ੍ਹਾਂ ਕਹਿੰਦੇ ਸੂਲੀ ਉੱਪਰ ਚੜਾ ਦਿੱਤਾ। ਅਨਲ ਹੱਕ ਬੋਲਿਓ ਤੇ ਹਿਥਾਈ, ਸੂਲੀ ਉੱਪਰ ਵੀ ਚੜਿਆ ਹੋਇਆ ਹੈ ਜਿਹੜਾ ਮਨਸੂਰ ਪੇਂਜਾ। ਅਨਲ ਹੱਕ, ਅਨਲ ਹੱਕ, ਮੇਰਾ ਆਤਮਾ ਬ੍ਰਹਮ ਸਰੂਪ ਹੈ, ਸਤ ਸਰੂਪ ਹੈ, ਸਚ ਸਰੂਪ ਹੈ, ਐਵੇਂ ਬੋਲਿਆ ਹੈ। ਸਰਬ ਸਰੀਰ ਭੇਦਗੀ ਸੂਰੀ, ਮੇਰੇ ਸਰੀਰ ਨੂੰ ਕਹਿੰਦੇ ਜਿਹੜੀ ਸੂਲੀ ਚੰਗੀ ਸਾਰਾ ਬਿਨ ਗਈ ਹੈ, ਬਿਜਲੀ ਲੰਘ ਗਈ ਹੈ। ਤਦਪ ਨਾ ਡੁੱਲਿਓ ਟਿੱਕੀ ਬ੍ਰਿਤ ਰੂਰੀ, ਸੋਹਣੀ ਬਿਰਤੀ ਹੈ ਕਹਿੰਦੇ ਖੁਦਾ ਵੇ ਟਿੱਕੀ ਹੈ ਤਾਂ ਵੀ ਡੁੱਲੀ ਨਹੀਂ ਹੈ। ਸ੍ਰੋਣਤ ਕੀ ਬੂੰਦਾ ਧਰ ਪਰ, ਮਰਨ ਤੋਂ ਬਾਅਦ ਜਿਹੜੀਆਂ ਲਹੂ ਦੀ ਧਾਰਾਂ ਉਹ ਧਰਤੀ ਉੱਪਰ ਡਿੱਗਦੀਆਂ। ਅਨਲ ਹੱਕ ਕੋ ਸ਼ਬਦ ਉਚਰੇ, ਖੂਨ ਦੀਆਂ ਬੂੰਦਾਂ ਵੀ ਅਨਲ ਹੱਕ, ਅਨਲ ਹੱਕ ਕੀ ਜਿਹੜਾ ਸ਼ਬਦ ਮਾਤਰਾ ਉਚਾਰਨ ਕਰ ਰਹੀਆਂ। ਦੇਖੋ ਮੁਲਾਨੇ ਮਾਨ ਅਚੰਬਾ, ਮੁਲਾਨੇ ਨੇ ਦੇਖ ਕੇ ਬੜਾ ਅਚੰਬਾ ਜਾ ਮੰਨਿਆ। ਸੋ ਜਰਾਏ ਦੀ ਲਖੈ ਅਸੰਭਾ, ਇਸ ਤਰ੍ਹਾਂ ਕਹਿੰਦੇ ਸੋ ਜਰਾਏ ਦੀ ਉਹ ਦੇ ਜੀ ਇਹਦੀ ਸਾਲ ਦਿੱਤੀ ਹੈ, ਫਿਰ ਵੀ ਅਸੰਭਵ ਜੀ ਗੱਲ ਜਾਣਦਾ, ਨਾ ਹੋਣ ਵਾਲੀ ਗੱਲ ਸਮਝਦਾ ਜਾਣਦਾ ਹੈ। ਜਿੱਤੀ ਭਸਮ ਹੋਈ ਤਨ ਕੇਰੀ, ਅਸੰਭਵ ਕੀ ਜਾਣਦਾ ਜਿਸ ਲਖਦਾ ਹੈ ਵੀ ਜਿੰਨੀ ਇਹਦੀ ਸਰੀਰ ਦੇ ਸਾੜੇ ਤੋਂ ਸਵਾਹ ਜੀ ਹੋਈ ਹੈ ਨਾ। ਅਨਲ ਹੱਕ ਪੁਨ ਪੁਨ ਸੋ ਟੇਰੀ, ਸਾਰੀ ਜਿਹੜੀ ਸਵਾਹ ਹੈ ਉਹ ਬਾਰ ਬਾਰ ਕਹਿੰਦੇ ਅਨਲ ਹੱਕ ਅਨਹਲ ਹੀ ਬੋਲੀ ਜਾਂਦੀ ਹੈ। ਕੱਚ ਸ਼ੀਸ਼ੇ ਮਹਿ ਸੋ ਤਿੰਨ ਪਾਈ, ਕਹਿੰਦੇ ਜਿਹੜਾ ਮੁੱਲਾ ਵੀ ਉਹ ਪੂਰਾ ਹੀ ਭੜੂਆ ਸੀ, ਮਹਾਂਮੂਰਖ ਸੀ, ਅਖੀਰੀ ਕਹਿੰਦੇ ਚੱਕ ਕੇ ਇਹ ਮਸੂਰ ਪੇਜੇ ਦੀ ਸਵਾਹ ਜੀ ਕੱਚ ਦੇ ਸ਼ੀਸ਼ੇ ਜਾਣੀ ਮਰਤਬਾਨ ਦੇ ਸ਼ੀਸ਼ੇ ਵਿੱਚ ਇਹਨੇ ਪਾ ਦਿੱਤੀ। ਕਰਕੇ ਖਾਮ ਧਰੇ ਘਰ ਜਾਏ, ਉੱਪਰ ਕਹਿੰਦੇ ਢੱਕਣ ਜਾ ਲਾ ਕੇ ਬਨ ਜਾ ਕਰਕੇ ਘਰੇ ਜਾ ਕੇ ਉਹ ਰੱਖ ਦਿੱਤੀ ਸਵਾ। ਕਰਿਓ ਕੈਦ ਐਸੇ ਮਨ ਜਾਣੇ, ਇਸ ਤਰ੍ਹਾਂ ਕਹਿੰਦੇ ਇਹਨੂੰ ਕੈਦ ਹੀ ਕਰ ਲਿਆ ਤੇ ਮਨ ਵਿੱਚ ਐਸੀ ਸਮਝਿਆ ਮੁੱਲਾ। ਅਨਲ ਹੱਕ ਨਹਿ ਬੋਲੇ ਬਾਨੇ, ਹੁਣ ਇਹ ਮਨਸੂਰ ਪੇਜਾ ਅਨਲ ਹੱਕ ਅਨਹਲਕ ਵਚਨ ਬਾਣੀ ਨਹੀਂ ਬੋਲੇਗਾ। ਕਿਤਕ ਕਾਲ ਜਬ ਬਿਤਿਓ ਮਝਾਰੀ, ਜਦੋਂ ਕੁਝ ਕੁ ਸਮਾਂ ਇਸ ਤਰ੍ਹਾਂ ਸਵਾਹ ਨੂੰ ਮਰਤਬਾਨ ਵਿੱਚ ਪਾਇਆ ਬੀਤਿਆ, ਤੇ ਕੇ ਤਨਿਆ ਹੁਤੀ ਕੁਮਾਰੀ, ਜਿਹੜਾ ਕਹਿੰਦੇ ਮੁੱਲਾ ਸੀ ਇਹਦੇ ਘਰ ਦੇ ਵਿੱਚ ਕਹਿੰਦੇ ਕੁਆਰੀ ਲੜਕੀ ਹੈ ਸੀ। ਲੈ ਸ਼ੀਸ਼ਾ ਮੁਖ ਖੋਲਣ ਕੀ ਨਾ, ਕੱਚ ਦਾ ਜਿਹੜਾ ਸ਼ੀਸ਼ਾ ਮਰਤਬਾਨ ਜਾ ਲੈ ਕੇ ਉਹਦਾ ਮੂੰਹ ਜਾ ਢੱਕਣ ਜਾ ਖੋਲਿਆ ਇੱਕ ਦਿਨ, ਸੁੰਘਿਓ ਲਖਿਓ ਸੁਗੰਧ ਬਹੀਨਾ, ਨੱਕ ਜਾ ਨੇੜੇ ਕਰਕੇ ਉਹਨੂੰ ਸਿੰਘਿਆ, ਦੇਖਿਆ ਵੀ ਸੁਗੰਧੀ ਤੋਂ ਬਗੈਰ ਆਏ। ਕੱਢ ਬੀਚ ਤੇ ਮੁਖ ਮਹਿ ਪਾਈ, ਜਿਹੜੀ ਸਵਾਹ ਜੀ ਸੀ ਕੱਢ ਕੇ ਮੂੰਹ ਦੇ ਵਿੱਚ ਉਹਨੇ ਥੋੜੀ ਜੀ ਲੜਕੀ ਨੇ ਪਾ ਲਈ। ਕਛੂ ਨ ਸਾਧ ਤਾਹ ਕੋ ਆਈ, ਉਹ ਸਵਾਦ ਦੇ ਵਿੱਚ ਕੀ ਹੁਣ ਸਵਾਦ ਆਉਣਾ ਹੈ, ਉਹ ਫੁੱਕੀ ਸੀ ਕੋਈ ਸਵਾਦ ਜਾ ਉਹਨੂੰ ਮਿਲਿਆ ਨਾ। ਹਿਰਦੇ ਵਿਚਾਰਤ ਇਹ ਕਿਆ ਹੋਈ, ਮੁੱਲਾਂ ਦੀ ਲੜਕੀ ਹਿਰਦੇ ਵਿੱਚ ਵਿਚਾਰਦੀ ਇਹ ਕੀ ਵਸਤੂ ਹੈ। ਸਾਧ ਸੁਗੰਧ ਨ ਜਿਸਮਹਿ ਕੋਈ, ਇਸ ਦੇ ਵਿੱਚ ਨਾ ਤਾਂ ਕੋਈ ਸਵਾਦ ਹੈ ਨਾ ਕੋਈ ਸੁਗੰਧੀ ਆ ਰਹੀ ਹੈ। ਪਿਤਨੇ ਆਨ ਧਰੀ ਘਰ ਮਾਹੀ, ਪਿਓ ਨੇ ਕਿਉਂ ਲਿਆ ਕਹਿੰਦੇ ਆਪਣੇ ਘਰ ਵਿੱਚ ਲਿਆ ਕੇ ਰੱਖੀ ਹੈ। ਕਿਸੂ ਕਾਜ ਕੀ ਦੀਸਤ ਨਾਹੀਂ, ਜਿਹੜੀ ਸਵਾਹ ਜੀ ਹੈ ਕਿਸੇ ਕੰਮ ਦੀ ਤਾਂ ਦਿਸਦੀ ਨਹੀਂ ਹੈ, ਬਣਾ ਸਵਾਰ ਕੇ ਰੱਖੀ ਘਰ ਵਿੱਚ ਹੈ। ਤਬ ਤੇ ਹਮਲ ਰਹਿਓ ਤਿਸ ਤਾਈ, ਉਹ ਜਦੋਂ ਲੜਕੀ ਨੇ ਮਾੜੀ ਜੀ ਚੁੜਕੀ ਮੂੰਹ ਵਿੱਚ ਸਵਾਹ ਦੀ ਪਾ ਲਈ, ਉਹਦੇ ਲੈ ਕੇ ਕਹਿੰਦੇ ਉਹਦੇ ਪੇਟ ਵਿੱਚ ਗਰਭ ਠਹਿਰ ਗਿਆ। ਕੇਤਿਕ ਦਿਨ ਭੇ ਚਿਹਨ ਲਿਖਾਈ, ਜਦੋਂ ਕੁਝ ਕੁ ਦਿਨ ਹੋਏ ਜਿਵੇਂ ਉਹ ਕਿਸੇ ਨੂੰ ਗਰਭ ਠਹਿਰਿਆ ਹੋਏ, ਪੇਟ ਜਾ ਥੋੜਾ ਜਿਹਾ ਉੱਪਰ ਨੂੰ ਉੱਠਦਾ, ਉਹ ਚਿੰਨ੍ਹ ਜੇ ਲੱਛਣ ਜੇ ਲੱਗੇ ਦਿਸਣ। ਮਾਦਰ ਪੇਦਰ ਪਿਖਤ ਬਿਸਮਾਨੇ, ਉਸ ਵੇਲੇ ਮਾਤਾ ਲੜਕੀ ਦੇ ਉਹ ਚਿੰਨ੍ਹ ਜੇ ਦੇਖ ਕੇ ਤੇ ਮਾਂ ਪਿਓ ਬੜੇ ਚਰਜੇ ਹੋਏ। ਦੁਖ ਤਰ ਕੋ ਕੁਕਰਮ ਪਹਿਚਾਨੇ, ਆਪਣੀ ਲੜਕੀ ਦਾ ਕੋਈ ਮਾੜਾ ਕੁਕਰਮ ਕੀਤਾ ਹੋਇਆ ਜਾਣਿਆ ਪਛਾਣਿਆ ਉਹਨਾਂ। ਚਿਤ ਮਹਿ ਚਿੰਤਾ ਬਦੀ ਵਿਸਾਲਾ, ਇਹੋ ਮਾਂ ਪਿਓ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਵੱਧ ਗਈ। ਇਉਂ ਵਿਚਾਰ ਕੀਨੋ ਤੇ ਕਾਲਾ, ਮੇਰੇ ਦੋਵਾਂ ਜੀਆਂ ਨੇ ਚਿਤ ਵਿਓ ਸੋਚ ਵਿਚਾਰ ਜਾ ਕਰ ਲਿਆ ਹੈ। ਇਸ ਕੋ ਮਾਰਨ ਹੈ ਸ਼ੁਭ ਕਾਜਾ, ਇਹ ਜਿਹੜੀ ਆਪਣੀ ਲੜਕੀ ਇਹਨੂੰ ਮਾਰਨਾ ਹੀ ਚੰਗਾ ਕੰਮ ਹੈ। ਸਭ ਜਗ ਮਹਿ ਰਹਿ ਆਵਤ ਲਾਜਾ, ਫਿਰ ਤਾਂ ਸਾਡੀ ਸਾਰੇ ਸੰਸਾਰ ਵਿੱਚ ਇੱਜ਼ਤ ਬਰੋ ਰਹਿ ਆਏਗੀ, ਨਹੀਂ ਤਾਂ ਬਹੁਤ ਬਦਨਾਮ ਹੋ ਜਾਵਾਂਗੇ। ਨਿਸਾ ਬਿਖੈ ਜਬ ਪਰ ਕੈ ਸੋਇਓ, ਇਸ ਤਰ੍ਹਾਂ ਮੁੱਲਾ ਕਹਿੰਦੇ ਜਦੋਂ ਸੋਚ ਕੇ ਵੀ ਰਾਤ ਨੂੰ ਮਾਰੂੰਗਾ ਤੇ ਪੈ ਕੇ ਸੁੱਤਾ, ਇਸ ਪ੍ਰਕਾਰ ਕੋ ਸੁਪਨੋ ਹੋਇਓ, ਮੇਰੇ ਮੁੱਲਾਂ ਨੂੰ ਪਿਆਂ ਪਿਆਂ ਕਹਿੰਦੇ ਇਸ ਤਰ੍ਹਾਂ ਦਾ ਸੁਪਨਾ ਜਾ ਆਉਣਾ ਸ਼ੁਰੂ ਹੋਇਆ। ਦੁਖ ਤਰ ਮਾਰਨ ਜੋ ਮਨ ਠਾਨੀ, ਸੁਪਨੇ ਵਿੱਚ ਹੀ ਇਹਨੂੰ ਕਹਿੰਦੇ ਆਵਾਜ਼ ਆਈ ਕਹਿੰਦੇ ਵੀ ਜਿਹੜੀ ਤੂੰ ਲੜਕੀ ਨੂੰ ਮਾਰਨ ਵਾਸਤੇ ਮਨ ਵਿੱਚ ਧਾਰੀ ਹੈ ਨਾ, ਇਹ ਬਿਦ ਤੋ ਹੇ ਹੋ ਹੇ ਦੁਖ ਦਾਨੀ, ਮੁਲਾਣੇ ਸੁਣ ਲਾ ਇਹ ਤਰੀਕਾ ਤੈਨੂੰ ਬੜਾ ਦੁਖਦਾਈ ਹੋਜੂ, ਬੜਾ ਦੁਖੀ ਕਰੂਗਾ। ਨਾਸ਼ ਹੋਏ ਗੋ ਤੋਰਤ ਦਾਈ, ਜਦੋਂ ਤੂੰ ਕਹਿੰਦੇ ਲੜਕੀ ਕਿਹਨੂੰ ਮਾਰੇਗਾ, ਨਾਲ ਹੀ ਕਹਿੰਦੇ ਮੁੱਲਾ ਤੇਰਾ ਖਾਤਮਾ ਹੋ ਜੇ ਤੇਰਾ ਵੀ ਫਾਸਤਾ ਵੜਿਆ ਜਾਊਗਾ। ਨਾ ਹੈ ਤਾਂ ਤੱਜਦੇ ਹੋ ਇਸ ਮਤ ਤਾਂ ਸੁਪਨੇ ਵਿੱਚ ਆਵਾਜ਼ ਮੁੱਲਾ ਨੂੰ ਆਈ, ਨਹੀਂ ਤਾਂ ਵੀ ਆ ਜਿਹੜਾ ਲੜਕੀ ਨੂੰ ਮਾਰਨ ਵਾਲਾ ਤੂੰ ਸੋਚੀ ਬੈਠਾ ਇਹ ਵਿਚਾਰ ਖਿਆਲ ਛੱਡ ਦੇ। ਹਿਰਦੇ ਮੁਲਾਨੇ ਭੈ ਤਬ ਖਾਈ। ਹਾਂ ਸੁਪਨੇ ਵਿੱਚ ਆਵਾਜ਼ ਹੀ ਸੁਣ ਕੇ ਵੀ ਇਹ ਲੜਕੀ ਨੂੰ ਮਾਰਾਂਗਾ ਮੈਨੂੰ ਕੋਈ ਮਾਰੂਗਾ, ਉਸ ਵੇਲੇ ਮੁੱਲਾ ਨੇ ਰਾਖੀ ਦੁੱਖ ਤਾਰ ਸਦਨ ਦੁਰਾਏ। ਮਾਰਨ ਵਾਲਾ ਖਿਆਲ ਜਾ ਛੱਡ ਕੇ ਤੇ ਘਰ ਦੇ ਵਿੱਚ ਲੜਕੀ ਨੂੰ ਕਹਿੰਦੇ ਅੰਦਰ ਹੀ ਲੁਕੋ ਕੇ ਜੇ ਰੱਖਿਆ ਇਸਨੇ। ਭਇਓ ਮਾਸ ਨੌ ਜਨਮਿਓ ਬਾਲਕ। ਕਹਿੰਦੇ ਨੌ ਕੁ ਮਹੀਨੇ ਹੋਏ ਉਹ ਲੜਕੀ ਤੋਂ ਕਹਿੰਦੇ ਇੱਕ ਬੱਚੇ ਨੇ ਜਨਮ ਲੈ ਲਿਆ। ਲਇਓ ਮੁਲਾਨੇ ਕਰ ਤਤਕਾਲਕ। ਸੇਵੜੇ ਜਿਹੜਾ ਮੁਲਾਣਾ ਸੀ ਬੜੀ ਛੇਤੀ ਉਹਨੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਇੱਕ ਮਟਕੇ ਕੇ ਭੀਤਰ ਡਾਰਾ ਘੜੇ ਦੇ ਵਿੱਚ ਉਹ ਬੱਚੇ ਨੂੰ ਕਹਿੰਦੇ ਮੁੱਲਾ ਨੇ ਪਾ ਲਿਆ। ਮੂੰਦ ਬਹਾਇਓ ਨਦੀ ਮਝਾਰਾ। ਢੱਕਣ ਜਾ ਉੱਪਰ ਬੰਦ ਕਰਕੇ ਤੇ ਨਦੀ ਵਿੱਚ ਉਹ ਘੜੇ ਨੂੰ ਰੋੜ ਦਿੱਤਾ। ਗਾਜਰ ਹੋਤੋ ਤੀਰ ਪਰ ਬਾਰੀ। ਕਹਿੰਦੇ ਉੱਥੇ ਨਦੀ ਦੇ ਪਾਣੀ ਉੱਪਰ ਇੱਕ ਧੋਬੀ ਹੈ ਸੀ, ਨਿਕਾਸ ਤੇ ਖੋਲ ਨਿਹਾਰੀ। ਘੜਾ ਜਾ ਰੁੜਦਾ ਜਾਂਦਾ ਦੇਖ ਕੇ ਤੇ ਇਸ ਤਰ੍ਹਾਂ ਕਹਿੰਦੇ ਘੜੇ ਨੂੰ ਬਾਹਰ ਕੱਢ ਲਿਆ। ਜਬ ਹੈ ਬਿਲੋਕਿਓ ਅੰਤਰ ਕੋਦਕ। ਕਹਿੰਦੇ ਘੜੇ ਦਾ ਢੱਕਣ ਜਾ ਖੋਲ ਕੇ ਦੇਖਿਆ ਤੇ ਅੰਦਰ ਛੋਟਾ ਜਾ ਬੱਚਾ ਹੈ। ਲੀਨ ਉਚਾਏ ਤਾਂ ਹੈ ਉਰ ਮੋਤਕ। ਉਸ ਕਹਿੰਦੇ ਧੋਬੀ ਨੇ ਹਿਰਦੇ ਵਿੱਚ ਖੁਸ਼ ਹੋ ਕੇ ਉਹ ਬੱਚੇ ਨੂੰ ਕਹਿੰਦੇ ਇਸ ਤਰ੍ਹਾਂ ਗੋਦ ਵਿੱਚ ਚੁੱਕ ਲਿਆ ਹੈ। ਖਾਨ ਹੈ ਆਨ ਪਾਰ ਨਾ ਕੀਨ। ਘਰ ਦੇ ਵਿੱਚ ਆ ਕੇ ਧੋਬੀ ਨੇ ਬੱਚੇ ਦੀ ਪਾਲਣਾ ਪੋਸਣਾ ਕਰ ਲਈ। ਸਮਸ ਤਬਰੇਜ ਨਾਮ ਧਰ ਲੀਨ। ਇਹਦਾ ਨਾਮ ਕਹਿੰਦੇ ਸਮਸ ਤਰੇਜ ਰੱਖ ਦਿੱਤਾ, ਕਿਉਂਕਿ ਸੂਰਜ ਵਰਗਾ ਇਹਦਾ ਤੇਜ ਪ੍ਰਤਾਪ ਸੀ, ਚਿਹਰੇ ਦੀ ਚਮਕ ਦਮਕ ਸੂਰਜ ਵਰਦੀ ਸੀ, ਜਿਸ ਕਰਕੇ ਉਹ ਸੋਹਣਾ ਪ੍ਰਤਾਪ ਵਾਲਾ ਜਾਣ ਕੇ ਨਾਮ ਸੰਸਰੇ ਨੂੰ ਰੱਖ ਦਿੱਤਾ। ਕਿਤਕ ਬਰਖ ਮਹਿ ਭਇਓ ਬਡੇਰੋ। ਜਦੋਂ ਕਹਿੰਦੇ ਕੁਝ ਕੁ ਸਾਲਾਂ ਵਿੱਚ ਉਮਰ ਕਰਕੇ ਵੱਡਾ ਹੋ ਗਿਆ ਸੰਸਰੇਜ। ਜਿਹ ਮਸਤਾਨੋ ਤੌਰ ਕਨੇਰੋ। ਜਿਹਦਾ ਕਹਿੰਦੇ ਜਨਮ ਲੈਣ ਤੋਂ ਸਮੇਂ ਤੋਂ ਜਿਹੜਾ ਸੁਭਾਅ ਹੈ ਬੜਾ ਦਵਾਨਿਆ ਮਸਤਾਨਿਆ ਵਾਲਾ ਮਸਤੀ ਰਹਿੰਦਾ ਹੈ। ਤੇ ਮੁੱਲਾ ਕੀ ਮਕਤਬ ਜੋਈ। ਜਿੱਥੇ ਕਹਿੰਦੇ ਮੁੱਲਾ ਦੀ ਕਹਿੰਦੇ ਉਹ ਪਾਠਸ਼ਾਲਾ ਸਕੂਲ ਜਾ ਸੀ ਜਿੱਥੇ ਜਾ ਕੇ ਬੱਚਿਆਂ ਨੂੰ ਪੜਾਉਂਦਾ ਹੁੰਦਾ ਸੀ। ਇੱਕ ਦਿਨ ਮੈਂ ਪਹੁੰਚਿਓ ਚੱਲ ਸੋਈ। ਇੱਕ ਦਿਨ ਜਿਹੜਾ ਸੰਤਰੇ ਚੱਲਦਾ ਚਲਾਂਦਾ ਸਕੂਲ ਵਿੱਚ ਜਾ ਪਹੁੰਚਿਆ ਹੈ। ਬਾਲਕ ਮਿਲੇ ਬ੍ਰਿੰਦ ਤੇ ਥਾਨਾ। ਆਓ ਸਕੂਲ ਦੇ ਵਿੱਚ ਬਹੁਤੇ ਬੱਚੇ ਮਿਲੇ ਹੋਏ ਇਕੱਠਿਆਂ ਹੋਏ ਹੋਏ ਪੜ ਹੈ ਸਬਕ ਕਿਤਾਬ ਕੁਰਾਨਾ। ਕੁਰਾਨ ਦੇ ਕਹਿੰਦੇ ਜਿਹੜੇ ਸਬਕ ਹੈ ਉਹ ਪੜ੍ਹ ਰਹੇ ਆ ਮੈਨੇ ਜੇ ਪੁਕਾਰ ਰਹੇ ਤੇ ਚਿਨ ਤਾਹਾ ਮੁਲਾਨਾ ਨਾਹੀ। ਹਾਂ ਜਦੋਂ ਕਹਿੰਦੇ ਸੰਸਤਰੇ ਚ ਗਿਆ ਬੱਚੇ ਪੜ੍ਹ ਰਹੇ ਆ ਮੁਲਾਣਾ ਉੱਥੇ ਹੈ ਨਹੀਂ ਸੀ। ਗਯੋ ਹੋਤੋ ਆਪਣੇ ਘਰ ਮਾਹੀ। ਕੋਈ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆਪਣੇ ਘਰ ਵਿੱਚ ਗਿਆ ਹੋਇਆ ਸੀ। ਲੈ ਕਿਤਾਬ ਸਭ ਕੀ ਬਰ ਆਈ। ਇਹ ਸੰਸਤਰੇ ਚ ਨੇ ਕੀ ਕੀਤਾ ਕਹਿੰਦੇ ਮੱਲੋ ਮੱਲੀਆਂ ਸਾਰਿਆਂ ਦੀਆਂ ਕਿਤਾਬਾਂ ਜੀਆਂ ਖੋਲੀਆਂ ਇਸ ਨੇ। ਆਏ ਹੌਜ ਮਹਿਦੀਨ ਬਗਾਈ। ਆ ਕੇ ਜਿੱਥੇ ਬੜਾ ਤਕੜਾ ਪਾਣੀ ਦਾ ਚੜਾ ਜਾ ਸੀ ਕੁੰਡ ਸੀ ਉਹਦੇ ਵਿੱਚ ਬਗਾ ਮਾਰੀਆਂ ਸਾਰੀਆਂ ਸਿੱਟਤੀਆਂ ਕਿਤਾਬਾਂ। ਤਬ ਹੀ ਭਇਓ ਸ਼ਿਸ਼ਨ ਮਹਿਰੌਰਾ। ਉਸੇ ਵੇਲੇ ਜਿੰਨੇ ਸਕੂਲ ਦੇ ਵਿੱਚ ਉਹਨਾਂ ਵਿੱਚ ਸ਼ੋਰ ਸ਼ਰਾਬਾ ਰੌਲਾ ਮੱਚ ਗਿਆ। ਅਯੋ ਮੁਲਾਨਾ ਘਰ ਤੇ ਦੌਰਾ। ਉਧਰ ਮੁਲਾਣਾ ਵੀ ਕਹਿੰਦੇ ਰੌਲਾ ਸੁਣ ਘਰੋਂ ਦੌੜ ਕੇ ਆਇਆ। ਕਹਿਣ ਹੇਤ ਪਾਛੇ ਤੇ ਹਿਤਾਈ। ਉਸ ਵੇਲੇ ਸੰਸਰੇ ਨੂੰ ਕਹਿੰਦੇ ਫੜਨ ਪਾਸਤੇ ਮੁੱਲਾ ਪਿੱਛੇ ਦੌੜਿਆ। ਕਹੇ ਉਹ ਜਾਤ ਰਹੇ ਪਛਤਾਈ। ਇਹ ਜਿਹੜਾ ਸੰਸਤਰੇ ਮੁੱਲਾ ਤੋਂ ਫੜਿਆ ਹੀ ਨਹੀਂ ਜਾਂਦਾ ਅਖੀਰੀ ਕਹਿੰਦੇ ਪਛਤਾਉਂਦਾ ਹੀ ਰਹਿ ਗਿਆ। ਹੌਜ ਸਮੀਪ ਗਯੋ ਚੱਲ ਤਬ ਹੀ। ਅਖੀਰੀ ਜਦੋਂ ਮੁੱਲਾ ਕਹਿੰਦੇ ਜਿੱਥੇ ਉਹ ਪਾਣੀ ਦਾ ਕੁੰਡ ਹੈ ਉਹਦੇ ਜਦੋਂ ਕੋਲ ਗਿਆ। ਲਈ ਨਿਕਾਸ ਕਿਤਾਬਾਂ ਸਭ ਹੀ। ਬੱਚਿਆਂ ਦੀਆਂ ਕਿਤਾਬਾਂ ਜਿਹੀਆਂ ਸਿੱਟੀਆਂ ਸੀ ਉਹ ਕਹਿੰਦੇ ਬਾਹਰ ਕੱਢ ਲਈਆਂ ਮੁੱਲਾ ਨੇ। ਘਰ ਸੋ ਝਾਰਤ ਗਰਦ ਉਡਾਈ। ਜਦੋਂ ਹੱਥਾਂ ਨਾਲ ਕਿਤਾਬਾਂ ਜੀਆਂ ਝਾੜਦਾ ਉਹਦੇ ਵਿੱਚੋਂ ਕਹਿੰਦੇ ਗਰਦ ਉੱਡਦੀ ਹੈ, ਗਰਦ ਨਿਕਲਦੀ ਹੈ। ਇਹ ਅਜਮਤ ਤੇ ਦੀਨ ਦਿਖਾਈ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਸੰਸਰੇ ਜਾ ਉਹਨੇ ਕਹਿੰਦੇ ਉਹ ਪਾਣੀ ਦੇ ਥਾਂ ਘਰ ਚੜ ਰਹੀ ਆ, ਮੁੱਲਾਂ ਨੂੰ ਆਪਣੀ ਕਰਾਮਾਤ ਦਿਖਾ ਤੀ। ਇਉਂ ਵੀ ਲੋਕ ਮੁੱਲਾਂ ਬਿਸਮਾਨਾ, ਇਸ ਤਰ੍ਹਾਂ ਵੇਖ ਵੀ ਪਾਣੀ ਵਿੱਚ ਕਿਤਾਬਾਂ ਕੱਢੀਆਂ, ਵਿੱਚੋਂ ਕਹਿੰਦੇ ਮਿੱਟੀ ਘੱਟਾ ਚੜਦਾ, ਬੜਾ ਚਰਜ ਹੋਇਆ। ਅਜਮਤਵਾਨ ਮਹਾਨ ਪਛਾਣਾ, ਉਸ ਵੇਲੇ ਜਿਹੜਾ ਬੱਚਾ ਸੰਸਤਰੇਜ ਹੈ ਨਾ, ਉਸਨੂੰ ਕਹਿੰਦੇ ਇਹਨੇ ਬੜਾ ਤਕੜਾ ਸ਼ਕਤੀ ਵਾਲਾ ਪਛਾਣ ਲਿਆ। ਆਪ ਕਿਤਾਬਾਂ ਪਰਸਿਓ ਨਾਹੀ, ਦੇਖ ਲਓ ਵੀ ਇਹ ਜਿਹੜਾ ਪਾਣੀ ਹੈ ਕਿਤਾਬਾਂ ਨੂੰ ਛੋਇਆ ਨਹੀਂ। ਬਹੁਰ ਧੂਰ ਝਾਰਨ ਤਿੰਨ ਮਾਹੀ, ਫੇਰ ਜਦੋਂ ਪਾਣੀ ਵਿੱਚੋਂ ਕੱਢ ਕੇ ਕਿਤਾਬਾਂ ਨੂੰ ਝਾੜਦੇ, ਉਹਦੇ ਵਿੱਚੋਂ ਮਿੱਟੀ ਇਕੱਠਾ ਗਰਦਨ ਝੜਦਾ ਹੈ। ਮੁਰਸ਼ਿਦ ਜਾਨ ਪਰਿਓ ਤਬ ਪਾਈ, ਉਹ ਕਹਿੰਦੇ ਮੁੱਲਾ ਇਹਨੂੰ ਆਪਣਾ ਮੁਰਸ਼ਿਦ ਜਾਣ ਕੇ ਚਰਨੀ ਪੈ ਗਿਆ। ਕਹਿ ਖੁਦਾਏ ਮਗ ਦੇਹ ਬਤਲਾਏ, ਕਹਿਣ ਲੱਗਾ ਵੀ ਸੰਸਤਰੇ ਬੱਚੇ ਮੈਨੂੰ ਖੁਦਾ ਦੀ ਪ੍ਰਾਪਤੀ ਦਾ ਰਸਤਾ ਦੱਸ ਦੇ। ਕਹਿਓ ਸਮਸ ਜੇ ਅਸਮਨ ਤੇਰੇ, ਉਸ ਵੇਲੇ ਸੰਸਤਰੇ ਨੇ ਕਿਹਾ ਵੀ ਮੁੱਲਾ ਜੀ ਇਸ ਤਰ੍ਹਾਂ ਤੇਰੇ ਮਨ ਵਿੱਚ ਖਿਆਲ ਹੈ, ਆਏ ਸਮੁਰ ਮਾਨਹ ਬਿਨ ਦੇਰੇ, ਫਿਰ ਬਿਨਾਂ ਦੇਰੀ ਤੋਂ ਆ ਗਿਆ ਮੇਰੀ ਮਨ ਲੈ, ਆਨ ਸ਼ਰਾਬ ਪਿਆਓ ਮੁਝ ਤਾਏ। ਆਇਰੀ ਪਰਖ ਕਰਨ ਵਾਸਤੇ ਨਾ ਇਹ ਸੰਸਤਰੇ ਨੇ ਕਹਿੰਦਾ ਵੀ ਇੱਥੋਂ ਸ਼ਹਿਰ ਵਿੱਚੋਂ ਲਿਆ ਕੇ ਨਾ ਮੈਨੂੰ ਨਸ਼ਾ ਪਿਆ। ਨਿਜ ਦੁੱਖ ਧਰ ਦੇਵਾ ਹੋ ਸੰਗ ਪਾਈ, ਨਸ਼ਾ ਜਾ ਪਿਆ ਪੂ ਕੇ ਗੁੱਟ ਕਰਕੇ ਤੇ ਆਪਣੀ ਲੜਕੀ ਇਸੇ ਤਰ੍ਹਾਂ ਉਹਦੇ ਕੋਲ ਮੈਨੂੰ ਪਾ ਦੇ। ਸੁਣਤ ਮੁਲਾਨਾ ਡੋਲਿਓ ਨਾਹੀ, ਜਿਹੜਾ ਮੁਲਾਣਾ ਸੀ ਇਹ ਹੁਣ ਪੜ੍ਹਿਆ ਲਿਖਿਆ ਸੀ ਵੀ ਇਹ ਤਾਂ ਪ੍ਰੀਖਿਆ ਕਰਦਾ ਹੈ ਮੇਰੀ ਸੰਸਰੇ, ਇਹ ਬਿਲਕੁਲ ਡਾਵਾਂ ਡੋਲ ਨਹੀਂ ਹੋਇਆ ਹੈ। ਲੈ ਗਮਨਿਓ ਆਪਣੇ ਘਰ ਮਾਹੀ, ਉਸੇ ਵੇਲੇ ਸੰਸਰੇ ਨੂੰ ਆਪਣੇ ਘਰ ਵਿੱਚ ਲੈ ਕੇ ਚਲਿਆ ਗਿਆ ਮੁੱਲਾ। ਮੰਚ ਡਸਾਏ ਬਿਠਾਏ ਸੁਪ੍ਰੀਤੀ, ਪਹਿਲਾਂ ਤਾਂ ਕਹਿੰਦੇ ਉਹ ਮੁੱਲਾ ਨੇ ਪਣਗ ਡਾਇਆ ਹੈ, ਫਿਰ ਬੜੇ ਪ੍ਰੀਤੀ ਨਾਲ ਸਤਿਕਾਰ ਦੇ ਲਫ਼ਜ਼ ਕਹਿ ਕੇ ਸੰਸਰੇ ਨੂੰ ਉਸਤੇ ਬਿਠਾਇਆ ਹੈ। ਆਪ ਹਯਾਨ ਸ਼ੁਰਾ ਤਬ ਦਿੱਤੀ, ਆਪ ਹੀ ਕਹਿੰਦੇ ਲਿਆ ਕੇ ਉਹ ਨਸ਼ਾ ਜਾ ਹੀ ਸੰਸਰੇ ਨੂੰ ਦੇ ਦਿੱਤਾ ਇਸਨੇ। ਨਿਜ ਦੁੱਖ ਤਰ ਤੇ ਨਿਕਟ ਪਠਾਈ, ਆਪਣੀ ਜਿਹੜੀ ਲੜਕੀ ਹੈ ਸੰਸਰੇ ਦੇ ਕੋਲ ਬੱਚੇ ਦੇ ਭੇਜ ਦਿੱਤੀ। ਘਰ ਕਪਾਟ ਕੇ ਕੁਲਫ ਲਗਾਈ, ਜਿਹੜੇ ਘਰ ਦੇ ਦਰਵਾਜ਼ੇ ਤੱਕ ਤੇ ਉਹਨਾਂ ਨੂੰ ਬਾਹਰੋਂ ਜਿੰਦਰਾ ਕੁੰਡਾ ਜਾ ਮਾਰ ਦਿੱਤਾ ਹੈ। ਤਬ ਹੈ ਸਮਸ ਨਿਜ ਮਾਤ ਸੰਗਾਰੇ, ਉਸ ਵੇਲੇ ਜਿਹੜਾ ਇਹ ਸੰਸਰ ਹੈ ਹੁਣ ਇਹ ਜਿਹੜੀ ਲੜਕੀ ਦੀ ਮਾਈ ਮਾਂ ਦੇ ਨਾਲ ਸਰਬ ਆਪਣਾ ਪ੍ਰਸੰਗ ਉਚਾਰੇ, ਸਾਰਾ ਜਿਹੜਾ ਆਪਣਾ ਪ੍ਰਸੰਗ ਹੈ ਸੰਸਰੇ ਨੇ ਸਮਝਾ ਦਿੱਤਾ, ਇਹਨੂੰ ਦੱਸ ਦਿੱਤਾ ਹੈ। ਤੋਰ ਗਰਭ ਤੇ ਜਨਮ ਹਮਾਰਾ, ਹੇ ਲੜਕੀ ਹੇ ਮਾਂ ਤੇਰੇ ਪੇਟ ਤੋਂ ਮੇਰਾ ਜਨਮ ਹੋਇਆ ਹੈ। ਅਸਥਨ ਮੈਂ ਨਾ ਪੀਓ ਤੇ ਸਵਾਰਾ, ਦੇਖ ਲਾ ਤੇਰੇ ਪਿਓ ਨੇ ਕਹਿੰਦੇ ਮੈਨੂੰ ਤੇਰਾ ਦੁੱਧ ਨਹੀਂ ਚੁੰਘਣ ਦਿੱਤਾ ਸੀ, ਉਹ ਜਨਮਦਿਆਂ ਸਾਰੀ ਘੜੇ ਵਿੱਚ ਪਾ ਕੇ ਬਾਹਰ ਸਿੱਟਿਆ ਸੀ, ਇਸ ਕਰਕੇ ਉਸ ਸਮੇਂ ਮੈਨੂੰ ਦੁੱਧ ਨੀ ਇਹਨੇ ਚੁੰਘਣ ਦਿੱਤਾ ਸੀ। ਅਬ ਮੈਂ ਪਿਵਾਂ ਤੇ ਹੋਏ ਮਾਤਾ, ਇਸ ਕਰਕੇ ਤੂੰ ਮੇਰੀ ਮਾਂ, ਹੁਣ ਮੈਨੂੰ ਕਹਿੰਦੇ ਪੀਣ ਨੂੰ ਦੁੱਧ ਤੇ ਮੈਂ ਦੁੱਧ ਚੁੰਘ ਲਵਾਂ। ਜਾਣ ਗਈ ਸੋ ਸਗਰੀ ਬਾਤਾ, ਆ ਲੜਕੀ ਸਿਆਣੀ ਸੀ ਸਾਰੀ ਗੱਲ ਬਾਤ ਸਮਝ ਗਈ ਹੈ। ਲੈ ਜੋ ਗਯੋ ਬਾਲਕ ਪਿਤ ਮੇਰਾ, ਮੇਰ ਤੋਂ ਜਿਹੜਾ ਬੱਚਾ ਜਨਮਿਆ ਸੀ ਮੇਰਾ ਪਿਓ ਮੁੱਲਾ ਲੈ ਕੇ ਘਰੇ ਵਿੱਚ ਲੈ ਕੇ ਪਾ ਕੇ ਲੈ ਗਿਆ ਸੀ। ਸਰਤਾ ਬਿਖੈ ਜਾਇ ਤਿੰਨ ਗੇਰਾ, ਇਹ ਪਿਓ ਨੇ ਜਾ ਕੇ ਨਦੀ ਵਿੱਚ ਰੋੜ ਦਿੱਤਾ ਸੀ, ਛੱਡ ਦਿੱਤਾ ਸੀ। ਸੋ ਕਿਨ ਪਾਰਿਓ ਕੀਨ ਵਡੇਰਾ, ਓਏ ਮੇਰਾ ਜਿਹੜਾ ਬੱਚਾ ਹੈ ਨਾ ਕਿਸੇ ਨੇ ਕਹਿੰਦੇ ਕੱਢ ਕੇ ਪਾਲ ਲਿਆ ਤੇ ਇਹਨੂੰ ਵੱਡਾ ਕਰ ਦਿੱਤਾ ਹੈ। ਅਸਕੈ ਅਸਥਨ ਸ਼ੀਰ ਵਧੇਰਾ, ਇਸ ਤਰ੍ਹਾਂ ਦੇ ਲਫ਼ਜ਼ ਕਹੇ ਹੈ ਤੇ ਮੂੰਹ ਪਿਆਰ ਜਿਹਾ ਆਇਆ ਉਹਦੇ ਵਿੱਚ, ਅਸਥਨਾ ਥਣਾ ਵਿੱਚ ਦੁੱਧ ਆ ਗਿਆ। ਸਮਸ਼ ਕਹਿਓ ਮੈਂ ਜਾਵਾਂ ਅਬ ਹੀ, ਦੁੱਧ ਦਾ ਚੁੰਗ ਕੇ ਉਸ ਵੇਲੇ ਸ਼ਮਸ਼ਤਰੇ ਕਹਿਣ ਲੱਗਾ ਲੈ ਮਾਂ ਹੁਣ ਮੈਂ ਜਾਨਾ। ਤਬ ਪਿਤ ਬੂਜਨ ਲਾਗੈ ਜਬ ਹੀ, ਜਦੋਂ ਕਹਿੰਦੇ ਤੇਰਾ ਪਿਓ ਮੁੱਲਾ ਆ ਕੇ ਤੈਨੂੰ ਪੁੱਛਣ ਲੱਗੇਗਾ ਵੀ ਉਹ ਕਿੱਧਰ ਗਿਆ। ਤੇਹ ਕੋ ਇਸ ਬਿਧ ਦੇ ਹੋ ਬਤਾਏ, ਮਾਂ ਇਸ ਤਰ੍ਹਾਂ ਉਹ ਮੁੱਲਾ ਆਪਣੇ ਪਿਓ ਨੂੰ ਕਹਿ ਦੇਣਾ। ਅਬ ਗਯੋ ਸੋ ਅਮਕੀ ਥਾਏ, ਉਹ ਜਿਹੜਾ ਸੰਸਰੇ ਬੱਚਾ ਸੀ ਉਹ ਤਾਂ ਹੁਣ ਫਲਾਨੀ ਜਗ੍ਹਾ ਚਲਾ ਗਿਆ। ਤੂੰ ਬੂਝਿਓ ਕੁਛ ਚਹਿਤ ਜੇ ਤਾਹੂੰ। ਹਾਂ, ਆਪਣੇ ਪਿਆ ਨੂੰ ਕਹਿ ਦੇਣਾ ਵੀ ਜੇ ਤੂੰ ਸੰਸਰੇ ਤੋਂ ਕੁਝ ਪੁੱਛਿਆ ਚਾਹੁੰਦਾ ਮਿਲ ਹੋ ਜਾਏ ਤੇ ਥਲ ਕੇ ਮਾਂ। ਹੇ ਪਿਓ, ਫਿਰ ਜਿਸ ਥਾਂ ਮੈਂ ਤੈਨੂੰ ਦੱਸਿਆ ਉਸ ਥਾਂ ਜਾ ਕੇ ਉਹਨੂੰ ਮਿਲ ਲੈ। ਨਿਕਸ ਗਯੋ ਤਬ ਵਹਿਰ ਪਧਾਰਾ। ਇਸ ਤਰ੍ਹਾਂ ਆਪਣੀ ਮਾਂ ਨੂੰ ਕਹਿ ਕੇ ਕਹਿੰਦੇ ਜਿਹੜਾ ਸੰਸਰੇ ਜਿਹਨਾਂ ਘਰ ਤੋਂ ਬਾਹਰ ਨਿਕਲ ਕੇ ਚਲਿਆ ਗਿਆ। ਕੁਲਫ ਰਹਿਓ ਲਾਗਿਓ ਤੇ ਸਵਾਰਾ। ਤਾਕਤ ਵਾਲਾ ਸੀ ਉਸੇ ਤਰ੍ਹਾਂ ਕਹਿੰਦੇ ਦਰਵਾਜ਼ਾ ਤੇ ਜਿੰਦਰਾ ਲੱਗਿਆ ਰਿਹਾ ਬਜਿਆ ਰਿਹਾ। ਦਿਨ ਚੜ ਆਨ ਮੁਲਾਨੇ ਖੋਲਾ। ਦਿਨ ਜਾ ਚੜਿਆ ਮੁਲਾਣੇ ਨੇ ਆ ਕੇ ਜਿੰਦਰਾ ਤੇ ਦਰਵਾਜ਼ਾ ਜਾ ਖੋਲਿਆ ਹੈ। ਨਿਜ ਦੁਖ ਤਰ ਕੋ ਦੇਖਤ ਬੋਲਾ। ਆਪਣੀ ਲੜਕੀ ਵੱਲੀ ਵੇਖ ਕਿਉਂ ਬੋਲਿਆ ਮੁਲਾਣਾ। ਕਹਾਂ ਗਯੋ ਜੋ ਹੁਤੋ ਨਿਸਮਾਹੇ। ਜਿਹੜਾ ਬੱਚਾ ਜਾ ਮੈਂ ਤੇਰੇ ਕੋਲ ਸੰਸਰੇ ਛੱਡਿਆ ਸੀ ਉਹ ਕਿੱਧਰ ਨੂੰ ਚਲਿਆ। ਤੇਰੇ ਕਪਾਟ ਖੁੱਲੇ ਇਹੋ ਨਾਹੀਂ ਕੇ ਦੇਖ ਲਾ ਦਰਵਾਜ਼ੇ ਉਵੇਂ ਬੰਦ ਪਏ ਜਿੰਦਰਾ ਉਵੇਂ ਵੱਜਾ ਪਿਆ ਤਾਂ ਖੁੱਲਿਆ ਨਹੀਂ। ਤਿਸਨੇ ਸਰਬ ਬਾਤ ਸਮਝਾਈ। ਉਸ ਲੜਕੀ ਨੇ ਆਪਣੇ ਪਿਓ ਮੁੱਲਾਂ ਨੂੰ ਸਾਰੀ ਗੱਲਬਾਤ ਸਮਝਾ ਦਿੱਤੀ। ਚਾਏ ਮਿਲਹੋ ਹੋਵੇ ਤਿਸ ਥਾਂ ਫਲਾਨੀ ਜਗ੍ਹਾ ਉਹਨੇ ਦੱਸਿਆ ਜਾ ਕੇ ਮਿਲਣਾ ਉਸ ਥਾਂ ਤੇ ਹੋਵੇਗਾ। ਸੁਣ ਕੇ ਤੂਰਨ ਵਹਿਰ ਪਿਆਨਾ। ਇਸ ਤਰ੍ਹਾਂ ਸੁਣ ਕੇ ਬੜੀ ਛੇਤੀ ਬਾਹਰ ਬਾਹਰ ਨੂੰ ਚੱਲ ਪਿਆ ਮੁੱਲਾ। ਮਿਲਿਓ ਜਾਏ ਬੈਸੇ ਤੇ ਥਾਨਾ। ਜਿੱਥੇ ਦੱਸਿਆ ਸੀ ਉੱਥੇ ਜਾ ਮਿਲਿਆ ਤੇ ਸੰਸਰੇ ਬੈਠਾ ਚੌਂਕੜਾ ਮਾਰ ਕੇ। ਦੀਨ ਭਇਓ ਪਰਿਓ ਤਾ ਜਬ ਪਾਈ। ਜਦੋਂ ਬਹੁਤ ਹੀ ਦੀਨ ਗਰੀਬ ਜਾ ਹੋ ਕੇ ਜਾ ਕੇ ਮੁੱਲਾ ਉਹਦੇ ਚਰਨੀ ਪਿਆ। ਸਮਸ਼ੁਦੀਨ ਉਪਦੇਸ਼ ਬਤਾਈ। ਉਸ ਵੇਲੇ ਕਹਿੰਦੇ ਜਿਹੜਾ ਸੰਸਰੇ ਜਾਣੇ ਖੁਦਾ ਦੇ ਮਿੰਡਾ ਇਹਨੂੰ ਚੰਗੀ ਤਰ੍ਹਾਂ ਕਹਿੰਦੇ ਉਪਦੇਸ਼ ਦੇ ਦਿੱਤਾ। ਮਿਲਨ ਖੁਦਾਏ ਭੇਦ ਸਮਝਾਇਓ। ਇਉਂ ਖੁਦਾ ਤੈਨੂੰ ਮਿਲੇਗਾ ਸਾਰਾ ਭੇਦ ਖੋਲ ਖੋਲ ਕੇ ਇਹਨੂੰ ਸਮਝਾ ਦਿੱਤਾ। ਅਪਰ ਥਾਨ ਤਬ ਆਪ ਸਿਧਾਇਓ। ਇਸ ਤਰ੍ਹਾਂ ਕਹਿ ਕੇ ਜਿਹੜਾ ਸੰਸਰੇ ਜਾ ਉਹ ਤਾਂ ਕਿਸੇ ਹੋਰ ਚਲਾ ਜਗ੍ਹਾ ਚਲਿਆ ਗਿਆ। ਮੁੱਲਾਂ ਨੂੰ ਕਹਿ ਦਿੱਤਾ ਵੀ ਤੂੰ ਆਏ ਢੰਗ ਤਰੀਕਾ ਖੁਦਾ ਦੀ ਪ੍ਰਾਪਤੀ ਦਾ ਇਹ ਤੂੰ ਕਰ ਲੈ, ਖੁਦਾ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ, ਉਹਦੇ ਤੱਕ ਤੇਰੀ ਪਹੁੰਚ ਹੋ ਜਾਏਗੀ। ਆਪ ਤਾਂ ਇਹ ਹੋਰ ਪਾਸੇ ਚਲਿਆ ਗਿਆ ਤੇ ਇਹਨੂੰ ਇੱਥੇ ਘਰ ਵਿੱਚ ਛੱਡ ਕੇ ਤੇ ਇਸ ਪਾਸੇ ਲਾ ਗਿਆ। ਇਸ ਤਰ੍ਹਾਂ ਇਹ ਜਿਹੜਾ ਮੁਲਤਾਨ ਸ਼ਹਿਰ ਦਾ ਸਭ ਤੋਂ ਮਹਾਨ ਵੱਡਾ ਪੀਰ ਸੀ ਉਹਦਾ ਜਿਹੜਾ ਪ੍ਰਸੰਗ ਹੈ ਉਹ ਕੁਝ ਆਪਾਂ ਸੁਣਿਆ ਹੈ ਰਲ ਮਿਲ ਕੇ। ਕੁਝ ਇਹਦਾ ਅੱਗੇ ਵੀ ਪ੍ਰਸੰਗ ਹੈਗਾ ਹੈ, ਉਹ ਅਗਲੇ ਦੀਵਾਨ ਵਿੱਚ ਆ ਜਾਏਗਾ। ਅੱਜ ਹੁਣ ਇੱਥੇ ਹੀ ਸਮਾਪਤੀ ਹੈ ਜੀ। ਦੀਨ ਭਇਓ ਪਰਿਓ ਜਬ ਪਾਏ ਸਮਸ਼ਦੀਨ ਉਪਦੇਸ਼ ਬਤਾਈ। ਮਿਲਨ ਖੁਦਾਏ ਭੇਦ ਸਮਝਾਇਓ। ਅਪਰ ਥਾਨ ਤਬ ਆਪ ਸਿਧਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੂ, ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨ